ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਚੌਪਈ ਕੰਚਨ ਥਾਰ ਲੀਏ ਨਿਜ ਹੱਥ ਭਰਿਓ ਨੇਕ ਮੋਹ ਮੁਕਤਾ ਕੇ ਸਾਥ ਧਰੀ ਭੇਟ ਸ੍ਰੀ ਗੁਰੂ ਅਗਾਰੀ ਘਰ ਪਦ ਬੰਧਨ ਗਿਰਾ ਉਚਾਰੀ ਕੰਚਨ ਥਾਰ ਲੀਏ ਨਿਜ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆ ਮਾਈ ਭਾਈ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਕੀਰਤਨ ਤੋਂ ਉਪਰੰਤ ਕੁਝ ਸਮਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕੁਰਕਸ਼ੇਤਰ ਤੋਂ ਚੱਲਦੇ ਹੋਏ ਹਰਿਦੁਆਰ ਗੰਗਾ ਦੇ ਕਿਨਾਰੇ 'ਤੇ ਚਲੇ ਗਏ ਸਨ। ਇੱਥੇ ਬੜਾ ਭਾਰੀ ਕੁੰਭ ਦਾ ਮੇਲਾ ਲੱਗਿਆ ਹੋਇਆ ਸੀ। ਸਾਰੇ ਭੇਖਾਂ ਦੇ ਸਾਧੂ ਸੰਤ ਇੱਥੇ ਇਕੱਠੇ ਹੋਏ ਸੀ। ਬਾਕੀ ਲੋਕ ਵੀ ਕਲਯੁਗ ਦੇ ਪ੍ਰਭਾਵ ਕਰਕੇ ਸਾਰਿਆਂ ਦੇ ਮਨ ਮੈਲੇ ਨੇ, ਅਖੰਡ ਜਾਤਾ ਕਰ ਰਹੇ ਨੇ, ਮਨ ਸ਼ੁੱਧ ਕਿਸੇ ਦਾ ਵੀ ਹੈ ਨਹੀਂ ਹੈ। ਇਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਅਖੰਡ ਛੱਡ ਕੇ ਸਹੀ ਮਿਹਨਾਂ ਵਿੱਚ ਨਾਮ ਜਪਣ ਵਾਸਤੇ ਗੁਰੂ ਮਹਾਰਾਜ ਨੇ ਆਪਣੇ ਵੱਲੀ ਖਿੱਚਣ ਵਾਸਤੇ ਉਹ ਚਰਜੀ ਲੀਲਾ ਕੀਤੀ ਹੈ, ਜਿੱਥੇ ਗੰਗਾ ਵਿੱਚ ਨਹਾ ਨਹਾ ਕੇ ਅਤੇ ਚੜ੍ਹਦੀ ਤਰਫ ਨੂੰ ਮੁੱਖ ਕਰਕੇ ਪਾਣੀ ਜ਼ਿਆਦੇ ਰਹੇ ਸਨ, ਝੱਟ ਰਹੇ ਸਨ। ਗੁਰੂ ਮਹਾਰਾਜ ਵੀ ਉੱਥੇ ਵਿੱਚੇ ਫੜ ਗਏ ਨੇ ਅਤੇ ਉਹਨਾਂ ਵਾਂਗ ਹੀ ਇਸ਼ਨਾਨ ਜਾ ਕਰਕੇ ਸ਼ਿਵ ਦੀ ਤਰਫ ਨੂੰ ਮੂੰਹ ਕਰ ਲਿਆ। ਇਹਦੇ ਨੂੰ ਪਾਣੀ ਝੱਟਣ ਲੱਗ ਗਏ। ਜਿਹੜੇ ਉੱਥੇ ਸੀ ਉਹਨਾਂ ਨੇ ਦੇਖਿਆ ਹੈ, ਆਪੋ ਵਿੱਚ ਇੱਕ ਦੂਸਰੇ ਨੂੰ ਕਹਿਣ ਲੱਗੇ ਵੀ ਇਹ ਕੀ ਕਰੀ ਜਾ ਰਿਹਾ ਹੈ। ਕਈਆਂ ਨੇ ਪੁੱਛ ਹੀ ਲਿਆ ਹੈ ਵੀ ਤੂੰ ਕੌਣ ਹੈ, ਇਹ ਤਾਂ ਮੁਸਲਮਾਨ ਹੈ, ਫਿਰ ਕੀ ਇੱਥੇ ਲੈਣ ਆਇਆ ਹੈ, ਜੇ ਹਿੰਦੂ ਹੈ ਫਿਰ ਨਵੀਂ ਉਲਟੀ ਰੀਤੀ ਕਿਉਂ ਕਰਦਾ ਤੂੰ, ਬਾਕੀ ਸਾਰੇ ਇੱਧਰ ਝੱਟ ਰਹੇ ਹੈ, ਤੂੰ ਇੱਧਰ ਸ਼ਿਵ ਦੀ ਤਰਫ ਪਾਣੀ ਸਿੱਟੀ ਜਾਂਦਾ। ਗੁਰੂ ਮਹਾਰਾਜ ਨੇ ਭੋਲੇ ਜਿਹੇ ਬਣ ਕੇ ਕਿਹਾ ਵੀ ਤੁਸੀਂ ਇੱਧਰ ਨੂੰ ਕਿਉਂ ਪਾਣੀ ਦਿੰਦੇ ਹੋ, ਕਿਹਨੂੰ ਦਿੰਦੇ ਹੋ, ਕੌਣ ਲੈਂਦਾ ਹੈ। ਇਹ ਆਪਣੇ ਆਪ ਨੂੰ ਬੜਾ ਸਿਆਣਾ ਸਮਝ ਕੇ ਕਹਿਣ ਲੱਗੇ ਜੀ ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ, ਸੂਰਜ ਭਗਵਾਨ ਦੇਵਤਾ ਸਾਡੇ ਪਾਣੀ ਲੈ ਕੇ ਜਿੱਥੇ ਸਾਡੇ ਪਿੱਤਰ ਲੋਕ ਵਿੱਚ ਬਜ਼ੁਰਗ ਰਹਿੰਦੇ ਉਹਨਾਂ ਨੂੰ ਜਾ ਕੇ ਪਾਣੀ ਪਹੁੰਚਾਉਂਦਾ ਹੈ। ਇਹ ਅੱਜ ਨਹੀਂ, ਅਸੀਂ ਰੋਜ਼ ਨਹਾਉਣ ਸਵੇਰ ਵੇਲੇ ਫਿਰ ਇਸ ਤਰ੍ਹਾਂ ਇਹ ਪਾਣੀ ਦਿੰਦੇ ਹਾਂ, ਸੂਰਜ ਲੈ ਕੇ ਉਹ ਸਾਡੇ ਬਜ਼ੁਰਗਾਂ ਨੂੰ ਪਾਣੀ ਪਹੁੰਚਾ ਦਿੰਦਾ ਹੈ, ਉਹ ਰੋਜ਼ ਤਿਰਪਤ ਰਹਿੰਦੇ ਹੈ। ਮਹਾਰਾਜ ਸੁਣ ਕੇ ਫਿਰ ਪਾਣੀ ਜੋ ਚੱਟਣ ਲੱਗ ਪਏ। ਇਹਨਾਂ ਨੇ ਕਿਹਾ ਤੁਸੀਂ ਤਾਂ ਸਾਥੋਂ ਪੁੱਛ ਲਿਆ, ਆਪ ਜੀ ਕੋਈ ਦੱਸਿਆ। ਗੁਰੂ ਮਹਾਰਾਜ ਕਹਿਣ ਲੱਗੇ ਵੀ ਅਸੀਂ ਜਦੋਂ ਆਪਣੇ ਘਰ ਤੋਂ ਚੱਲੇ ਸੀ ਆਉਂਦਿਆਂ ਹੋਇਆਂ ਉੱਚੇ ਥਾਂ ਉਹ ਬੀਜ ਬੀਜ ਆਏ ਸੀ ਅਤੇ ਉੱਥੇ ਹਰ ਰੋਜ਼ ਪਾਣੀ ਦੀ ਲੋੜ ਪੈਂਦੀ ਹੈ, ਜੇ ਬਾਰਿਸ਼ ਵੀ ਪੈ ਜਾਵੇ ਉੱਚਾ ਥਾਂ ਹੋਣ ਕਰਕੇ ਟਲ ਜਾਂਦਾ ਹੈ, ਜਿਸ ਕਰਕੇ ਵੀ ਤੁਹਾਡੇ ਵਾਂਗ ਅਸੀਂ ਵੀ ਇਸ਼ਨਾਨ ਤੋਂ ਬਾਅਦ ਆਪਣੇ ਖੇਤ ਨੂੰ ਜਿੱਥੇ ਹੁੰਦੇ ਉੱਥੇ ਹੀ ਪਾਣੀ ਦੇ ਦਿੰਦੇ ਹਾਂ, ਇਸ ਕਰਕੇ ਅਸੀਂ ਆਪਣੇ ਖੇਤ ਨੂੰ ਪਾਣੀ ਦੇ ਰਹੇ ਸੀ। ਇਹ ਕਹਿਣ ਲੱਗੇ ਤਾਂ ਤੁਸੀਂ ਬੇਸਮਝਾਂ ਵਾਲੀ ਕਿਰਿਆ ਕਰ ਰਹੇ ਹਾਂ, ਤੁਹਾਡਾ ਪਾਣੀ ਤੁਹਾਡੇ ਖੇਤ ਵਿੱਚ ਕਿਵੇਂ ਚਲੇ ਜਾਏ, ਉਹ ਤਾਂ ਬਹੁਤ ਦੂਰ ਹੈ, ਇਹ ਤਾਂ ਤੁਹਾਡੀ ਕਿਰਿਆ ਨਿਸ਼ਫਲ ਹੈ, ਉੱਥੇ ਨਹੀਂ ਜਾਣਾ ਪਾਣੀ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਕਿਵੇਂ ਬੇਸਮਝ ਹਾਂ, ਬੇਸਮਝ ਤਾਂ ਵੱਡੇ ਸਾਜਣ ਤੁਸੀਂ ਜ਼ਿਆਦਾ ਕਮਲੇ, ਤੁਹਾਡਾ ਉੱਪਰ ਹਜ਼ਾਰਾਂ ਕੋਹਾਂ ਅਤੇ ਉਹ ਪਿੱਤਰ ਰਹਿੰਦੇ ਆ ਪਿੱਤਰ ਰੋਗ ਵਿੱਚ, ਉੱਥੇ ਤਾਂ ਤੁਹਾਡਾ ਪਾਣੀ ਜਾ ਸਕਦਾ ਹੈ, ਸਾਡਾ ਤਾਂ ਧਰਤੀ ਦੇ ਖੇਤ ਬੀਜੀਏ, ਜੇ ਸਾਡੇ ਖੇਤ ਨਹੀਂ ਜਾਏ ਤੁਹਾਡਾ ਵੀ ਨਹੀਂ ਜਾਣਾ ਉੱਥੇ ਬਜ਼ੁਰਗਾਂ ਕੋਲ। ਸੁਣ ਕੇ ਫਿਰ ਚੁੱਪ ਹੋ ਗਏ, ਗੱਲ ਨਹੀਂ ਆਈ। ਇਸੇ ਤਰ੍ਹਾਂ ਜੋ ਨਾ ਰਹੇ ਨੇ ਅਤੇ ਮਾਲਾ ਜਿਹੀਆਂ ਫੜ ਕੇ ਕਿਨਾਰੇ 'ਤੇ ਆ ਕੇ ਬਹਿ ਗਏ, ਅੱਖਾਂ ਜਿਹੀਆਂ ਮੀਚ ਬਗਲਿਆਂ ਨੂੰ, ਮਾਰਾ ਪਖੰਡ ਜਿਹਾ ਖੋਲ੍ਹਣ ਵਾਸਤੇ ਕਹਿਣ ਲੱਗਿਆ ਤੂੰ ਕਿਵੇਂ ਮਾਲਾ ਜਿਹਾ ਘੁੰਮਾਉਣਾ ਹੈ, ਮਨ ਤਾਂ ਤੇਰਾ ਕਾਬਲ ਵਿੱਚ ਫਿਰਦਾ ਹੈ। ਦੂਜੇ ਨੇ ਕਹਿੰਦਾ ਤੂੰ ਮੁਲਤਾਨ ਵਿੱਚ ਫਿਰੀ ਜਾਂਦਾ ਮਰ ਕੇ, ਤੀਜੇ ਵਿੱਚ ਕਹਿੰਦਾ ਤੂੰ ਦਿੱਲੀ ਵਿੱਚ ਫਿਰਦਾ ਹੈ, ਉੱਥੇ ਦੁਕਾਨ ਪਾ ਲਈਏ, ਬੜਾ ਵਧੀਆ ਕੰਮ ਚੱਲੂ, ਬੜਾ ਲਾਭ ਹੋਊ। ਉਹ ਸੁਣ ਕੇ ਫਿਰ ਤਾਂ ਸਾਰੇ ਆਚਰਨੀ ਪਏ, ਤੁਸੀਂ ਤਾਂ ਮਹਾਰਾਜ ਮਹਾਨ ਮਹਾਨ ਹੋ, ਸਾਨੂੰ ਸਿੱਖ ਬਣਾਓ, ਆਪਣੇ ਉਪਦੇਸ਼ ਦਿਓ। ਪਰ ਕਹਿੰਦੇ ਅਸੀਂ ਨਹੀਂ ਤੁਹਾਨੂੰ ਆਪਣੇ ਸਿੱਖ ਬਣਾਉਂਦੇ, ਡੰਬੀ ਪਖੰਡੀ ਬੇਈਮਾਨ ਲੋਕ। ਹੋਏ ਫਿਰ ਕਹਿਣ ਲੱਗੇ ਜੀ ਜਿਵੇਂ ਮਰਜ਼ੀ ਕਰੋ, ਅਸੀਂ ਨਹੀਂ ਖੜਾ ਛੱਡਦੇ। ਫਿਰ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦੇ ਦਿੱਤਾ। ਫਿਰ ਇਹ ਕਹਿਣ ਲੱਗੇ ਜੀ ਸਾਡਾ ਭੋਜਨ ਛਕੋ। ਪਹਿਲਾਂ ਤਾਂ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਛਕਦੇ, ਜਦ ਮਿਹਨਤਾਂ ਤਲਨੇ ਜੀ ਕੀਤੀਆਂ, ਕਹਿਣ ਲੱਗੇ ਵੀ ਚੰਗਾ ਚਲੋ ਬਣਾਓ ਛਕਦੇ ਹੈ। ਰਸੋਈ ਵਾਲੇ ਥਾਂ ਜੇ ਲੈ ਗਏ ਜਿੱਥੇ ਗੋਬਰ ਦਾ ਚੌਂਕਾ ਜਿਹਾ ਦਿੱਤਾ, ਕਾਰਾਂ ਜਿਹੀਆਂ ਕੱਢੀਆਂ, ਕਹਿਣ ਲੱਗੇ ਜੀ ਇੱਥੇ ਬੈਠੋ। ਨਾਰਾ ਕਹਿੰਦੇ ਵੀ ਚੌਂਕਾ ਤਾਂ ਪਿੱਟਿਆ ਗਿਆ, ਮਾਰਾ ਨਹੀਂ ਪਹਿਲਾਂ ਇੱਥੇ ਪਾਣੀ ਛਿੜਕੇ ਆਇਆ, ਸਾਲੂ ਬਾਲੂ ਮਾਰਿਆ, ਫਿਰ ਗੋਬਰ ਦਾ ਚੌਂਕਾ ਦਿੱਤਾ, ਫਿਰ ਕਾਰਾਂ ਕੱਢੀਆਂ, ਇਸ ਕਰਕੇ ਬੜੀ ਮਿੱਤਰਤਾਈ ਦੇ ਨਾਲ ਰਸੋਈ ਤਿਆਰ ਕੀਤੀ ਹੈ, ਇਰਦ ਗਿਰਦ ਸਾਰੇ ਬੈਠੇ ਨੇ, ਨੇੜੇ ਕੋਈ ਟੁੱਕਣ ਨਹੀਂ ਦਿੱਤਾ, ਕਿਵੇਂ ਗਿਆ। ਗੁਰੂ ਮਹਾਰਾਜ ਕਹਿੰਦੇ ਤੁਹਾਡੇ ਆਉਣ ਤੋਂ ਪਹਿਲਾਂ ਤਾਂ ਸੀ ਰਸੋਈ ਠੀਕ ਸੁੱਚੀ ਸੀ, ਚੌਂਕਾ ਵੀ ਠੀਕ ਸੀ, ਫਿਰ ਆਉਂਦੇ ਤੁਸੀਂ ਆ ਗਏ ਨਾਲ ਤੁਹਾਡੇ ਹੋਰ ਚੜ ਗਏ ਨੀਵੀਆਂ ਨੀਚ ਲੋਕ ਮਹਾਰਾਜ ਸਾਨੂੰ ਤਾਂ ਕੋਈ ਦਿੰਦੇ ਨਹੀਂ। ਮਹਾਰਾਜ ਕਹਿੰਦੇ ਜਿਹੜੀ ਖੋਟੀ ਬੁੱਧ ਹੈ ਨਾ ਤੁਹਾਡੇ ਅੰਦਰ, ਭੈੜੀ ਬੁੱਧ ਹੈ, ਇਹ ਡੂਮੜੀ ਹੈ, ਮਰਾਸਣ ਹੈ, ਇਹ ਨੀਚਾਂ ਵਾਲੇ ਕੰਮ ਕਰਾਉਂਦੀ ਹੈ, ਇਹ ਜਿਹੜੀ ਖੋਟੀ ਦਇਆ ਹੈ, ਇਹ ਭੈੜੀ ਦਇਆ ਹੈ। ਜੀਵ ਹੱਤਿਆ ਕਰਕੇ ਕਹਿੰਦੇ ਅਸੀਂ ਜੱਗ ਕਰ ਰਹੇ ਹਾਂ ਜੀ, ਬਲੀਆਂ ਦੇ ਰਹੇ ਹਾਂ ਕਾਲੀ ਨੂੰ, ਝੋਟੇ ਦੀਆਂ ਅਗਰੇ ਛਤਰੇ ਖੋਟੀ ਦੇ, ਕਹਿੰਦੇ ਵੀ ਇਹ ਬਲੀ ਦੇ ਤੀ ਹੁਣ 100 ਸਾਲ ਸੁਰਗ 'ਚ ਸੁੱਖ ਭੋਗੂਗਾ। ਵੀ ਤੁਸੀਂ ਕਿਉਂ ਨਹੀਂ ਸੁਰਗ 'ਚ ਸੁੱਖ ਭੋਗਦੇ, ਤੁਸੀਂ ਕਿਉਂ ਨਹੀਂ ਆਪਣੀ ਕੁਰਬਾਨੀ ਮਰੋ, ਤੁਸੀਂ ਦੂਜਿਆਂ ਨੂੰ ਸੁਰਗਾਂ ਵਿੱਚ ਆਉਂਦੇ, ਖੋਟੀ ਦੇ ਅਜੀਬ ਹੱਤਿਆ ਕਰਦੇ ਹਾਂ। ਇਹ ਜਿਹੜੀ ਕੁਦਾਇਆ ਇਹ ਕਸੈਣ ਕਸਾਈ ਦੇ ਘਰ ਵਾਲੀ ਕਸੈਣ ਹੈ, ਜਿਹੜੀ ਪਰਾਇਆਂ ਦੀ ਦੂਜਿਆਂ ਦੀ ਨੰਦਿਆ ਚੁਗਲੀ ਕਰਦੇ ਹਾਂ ਤੁਸੀਂ, ਇਹ ਤੁਹਾਡੇ ਹਿਰਦੇ ਦੇ ਅੰਦਰ ਕਹਿੰਦੇ ਆ ਮਜਬਣ ਬੈਠੀ ਹੈ, ਲਾਈ ਨੰਦਿਆ ਰੂਪ ਚੁਗਲੀ ਰੂਪ ਹੋ ਕੇ। ਇਸੇ ਤਰ੍ਹਾਂ ਮੁੱਠੀ ਕ੍ਰੋਧ ਚਲਾਉਣ, ਕ੍ਰੋਧ ਦੀ ਜਿਹੜੀ ਬਿਰਤੀ ਹੈ, ਜਿਹੜੀ ਲੁੱਟਣ ਵਾਲੀ ਬਿਰਤੀ ਹੈ, ਇਹ ਕਹਿੰਦੇ ਅੰਦਰ ਚੰਡਾਲ ਦੇ ਘਰ ਵਾਲੀ ਚੰਡਾਲਣੀ ਬੈਠੀ ਹੈ, ਕਹਿੰਦੇ ਇਹ ਤਾਂ ਤੁਹਾਡੇ ਚਾਰ ਨਾਲ ਬੈਠੀਆਂ ਹਨ, ਚੌਂਕੇ ਦੇ ਚਾਰ ਸਵੇਰੇ ਕਾਰਾਂ ਕੱਢੀਆਂ ਕੀ ਹੋ ਜਾਊਗਾ। ਫਿਰ ਕਹਿਣ ਲੱਗੇ ਮਹਾਰਾਜ ਵੀ ਚੌਂਕਾ ਸੁੱਚਾ ਹੋ ਸਕਦਾ ਹੈ, ਸਫਾਈ ਪਵਿੱਤਰਤਾ ਹੋ ਸਕਦੀ ਹੈ। ਮਹਾਰਾਜ ਕਹਿੰਦਾ ਸੁੱਚ ਸੰਜਮ ਕਰਨੀ ਕਾਰਾਂ, ਅੰਦਰਲੀ ਮਨ ਦੀ ਪਵਿੱਤਰਤਾ ਹੋਵੇ, ਮਨ ਸਾਫ ਹੋਵੇ, ਇਸੇ ਤਰ੍ਹਾਂ ਇੰਦਰੀਆਂ ਦਾ ਸੰਜਮ ਹੋਵੇ। ਜਿਹੜੇ ਕੰਨ ਹੈ ਮਾੜਾ ਨਾ ਕੁਸਣ, ਅੱਖਾਂ ਮਾੜਾ ਨਾ ਦੇਖਦੀਆਂ ਹੁਣ, ਜਵਾਨ ਤੋਂ ਮਾੜਾ ਨਾ ਬੋਲਿਆ ਜਾਂਦਾ ਝੂਠ ਮੂਠ, ਮਨ ਕਰਕੇ ਬੇਈਮਾਨੀ ਨਾ ਕਰੇ। ਇਸ ਤਰ੍ਹਾਂ ਇੰਦਰੀਆਂ 'ਤੇ ਜਿਹੜਾ ਕੰਟਰੋਲ ਰੱਖਣਾ, ਮਾੜੇ ਪਾਸੇ ਨਹੀਂ ਜਾਣਾ, ਇਹ ਸਾਧਨ ਕਰਨਾ ਹੈ, ਇਹ ਕਹਿੰਦੇ ਕਰਨ ਕਾਰਾਂ ਹੈ, ਅਤੇ ਭਗਤੀ ਕਰਨੀ ਇਹ ਕਾਰਾਂ ਹੈ। ਨਾਮ ਨਾਮ ਜਪਈ, ਜਿਹੜਾ ਨਾਮ ਦਾ ਜਪਣਾ ਕਹਿੰਦੇ ਇਹ ਅਸਲੀ ਇਸ਼ਨਾਨ ਹੈ। ਜੇ ਨਾਮ ਨਾ ਜਪਿਆ ਹੀ ਪਾਣੀ ਪਾ ਲਿਆ, ਇਸ ਕਰਕੇ ਉਹ ਸੁੱਚੇ ਨਾ ਆਖੀਨ ਬਹਿਣ ਜੇ ਪਿੰਡਾਂ ਧੋਵੇ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਜੇ ਤਾਂ ਨਾ ਧੋ ਕੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦਾ, ਫਿਰ ਤਾਂ ਇਸ਼ਨਾਨ ਸਫਲ ਹੈ, ਸ੍ਰੀ ਜੀ ਮਨ ਵੀ ਸਵੱਛ ਹੋ ਗਿਆ। ਜੇ ਨਾ ਧੋ ਕਈ ਅਤੇ ਬਾਕੀ ਨਹੀਂ ਕੁਛ ਕਰਦਾ ਹੈ, ਫਿਰ ਤਾਂ ਨਿਤ ਨਿਤ ਮੇਂਢਕ ਨਹਾਵੇ। ਕਬੀਰ ਜੀ ਨੇ ਕਿਹਾ ਵੀ ਡੱਡੂ ਮੱਛੀਆਂ ਰੋਜ਼ ਨਹਾਈ ਜਾਂਦੀਆਂ ਪਾਣੀ ਵਿੱਚ, ਜੇ ਤੂੰ 2 ਬਾਲਟੀਆਂ ਪਾ ਲਈਆਂ ਫਿਰ ਕੀ ਹੈ, ਉਹ ਤੇਰੇ ਨਾਲ ਜ਼ਿਆਦਾ ਨਹਾਉਂਦੇ ਨੇ। ਉਹਨਾਂ ਦਾ ਨਿਸ਼ਵਲ ਇਸ ਕਰਕੇ ਨਹਾਉਣਾ, ਰੋਜ਼ ਦਾ ਵਿੱਚ ਰਹਿਣਾ ਪਾਣੀ ਦੇ, ਵੀ ਉਹ ਨਾਮ ਨਹੀਂ ਜਪਦੇ। ਭਾਵ ਨਾਮ ਜਿਹੜਾ ਜਪਦਾ ਨਾ ਧੋ ਕੇ, ਇਹਦਾ ਨਹਾਉਣਾ ਇਸ਼ਨਾਨ ਸਫਲ ਹੁੰਦਾ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਕਿਹਾ ਵੀ ਆਖਰਿਆ ਕਰੋ। ਮਹਾਰਾਜ ਕਹਿੰਦੇ ਸਾਡੇ ਖਿਆਲਾਂ ਅਨੁਸਾਰ ਤਾਂ ਉਹ ਉੱਤਮ ਪੁਰਸ਼ ਹੈ, ਸਭ ਤੋਂ ਉੱਚੇ ਮਹਾਨ, ਜੇ ਪਾਪਾਂ ਪੰਧ ਨਾ ਦੇਹੀ। ਜਿਹੜਾ ਪਾਪਾਂ ਵਾਲਾ ਰਸਤਾ ਹੈ ਨਾ, ਉਹਦੇ ਵਿੱਚ ਚੱਲਣ ਦੀ ਕਿਸੇ ਨੂੰ ਪੰਧ ਕੀ ਸਿੱਖਿਆ ਨਾ ਦਿੰਦੇ, ਨਾ ਆਪ ਪਾਪਾਂ ਵਾਲੇ ਰਸਤੇ ਚੱਲਦੇ, ਨਾ ਹੋਰ ਕਿਸੇ ਨੂੰ ਪਾਪ ਰਸਤੇ ਦੀ ਸਿੱਖਿਆ ਦਿੰਦੇ। ਕੋਈ ਨਹੀਂ ਠੱਗੀ ਬੱਗੀ ਬੇਈਮਾਨੀ ਦਾ ਕੁਛ ਨਹੀਂ ਹੁੰਦਾ। ਜਿਵੇਂ ਮੁਸਲਮਾਨ ਕਹਿੰਦੇ ਭਾਵੇਂ ਕੁਝ ਵੀ ਕਰੋ, ਬਸ ਸੁਭਾਵ ਹੀ ਸੁਭਾਵ ਹੈ, ਪੁੰਨ ਹੀ ਪੁੰਨ ਹੈ, ਲੁੱਟ ਲਓ ਖਾ ਲਓ ਜੋ ਕੁਛ ਹੈ। ਇਹ ਸਾਨੂੰ ਕਹਿੰਦੇ ਪੈਗੰਬਰ ਸਾਹਿਬ ਵੱਲੋਂ ਹੁਕਮ ਹੈ, ਇਹ ਜਿਹੜਾ ਹਿੰਦੂਆਂ ਨੂੰ ਲੁੱਟਣਾ ਹੈ ਖਾਣਾ ਇਹਨਾਂ ਦਾ ਕਰਦਾ, ਇਹਦੇ ਨਾਲ ਤਾਂ ਬੜਾ ਭਾਰੀ ਸਵਾਬ ਹੁੰਦਾ, ਪੁੰਨ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਕਰੋਨਾ ਕਰਾਉਣਾ ਹੈ, ਇਹ ਮਨੁੱਖ ਨੂੰ ਮਾੜੇ ਪਾਸੇ ਨਰਕਾਂ ਵਾਲੇ ਪਾਸੇ ਲਿਜਾਉਣ ਵਾਲਾ ਹੈ, ਇਹ ਤੋਂ ਬਚੋ। ਜਿਹੜੇ ਪਾਪਾਂ ਵਾਲੇ ਰਸਤੇ ਵਿੱਚ ਨਹੀਂ ਪੈਰ ਦਿੰਦੇ, ਨਾ ਹੀ ਕਿਸੇ ਨੂੰ ਇਸ ਪਾਸੇ ਦੀ ਸਿੱਖਿਆ ਦਿੰਦੇ, ਉਹ ਮਨੁੱਖ ਬਹੁਤ ਉੱਤਮ, ਬਹੁਤ ਚੰਗੇ, ਮਹਾਨ ਨੇ। ਇਸ ਤਰ੍ਹਾਂ ਸਾਰਿਆਂ ਨੂੰ ਮਹਾਰਾਜ ਨੇ ਉਪਦੇਸ਼ ਦੇ ਕੇ ਫਿਰ ਸਿੱਖੀ ਬਖਸ਼ੀ, ਚਰਨਾਮਤ ਬਖਸ਼ੀ, ਵਾਹਿਗੁਰੂ ਵਾਹਿਗੁਰੂ ਜਪਣ ਲਈ ਲਾਇਆ। ਇਸ ਤੋਂ ਬਾਅਦ ਫਿਰ ਜਿਸ ਨਦੀ ਦੇ ਉੱਪਰ ਬੈਠ ਕੇ ਕਿਸੇ ਸਮੇਂ ਗੰਗਾ ਨਾਮ ਦੀ ਲੜਕੀ ਨੇ ਬੰਦਗੀ ਕੀਤੀ, ਇਸ ਨਦੀ ਦਾ ਨਾਮ ਗੰਗਾ ਕਰਕੇ ਪ੍ਰਸਿੱਧ ਹੋ ਗਿਆ ਹੈ। ਉਹ ਜਿਵੇਂ ਤਪ ਕਰਨ ਵਾਲੀ, ਬੰਦਗੀ ਕਰਨ ਵਾਲੀ ਜਿਹੜੀ ਲੜਕੀ ਅਮਰ ਅਵਿਨਾਸ਼ੀ ਹੋਈ ਹੈ, ਉਹ ਗੁਰੂ ਮਹਾਰਾਜ ਦੇ ਚਰਨ ਪਰਸਨ ਆਈ ਗੰਗਾ, ਜਿਵੇਂ ਉਹਨੇ ਗੁਰੂ ਮਹਾਰਾਜ ਨੂੰ ਭੰਡਾਰਾ ਕੀਤਾ, ਲੰਗਰ ਛਕਾਇਆ, ਅਤੇ ਗੁਰੂ ਮਹਾਰਾਜ ਨੇ ਉਹਨੂੰ ਵੀ ਇਹ ਸਿੱਖਿਆ ਦਿੱਤੀ ਵੀ ਜੇ ਤੂੰ ਕਹੇ ਵੀ ਜਿੱਥੇ ਮੈਂ ਬੈਠ ਕੇ ਆ ਨਦੀ 'ਤੇ ਭਗਤੀ ਕੀਤੀ ਹੈ, ਹੁਣ ਇਸ ਨਦੀ ਵਿੱਚ ਨਹਾਉਣ ਵਾਲੇ ਲੋਕਾਂ ਨੇ ਇਹਨੂੰ ਗੰਦਾ ਕਰਤਾ, ਬੜਾ ਭਾਰੀ ਭ੍ਰਿਸ਼ਟ ਕਰ ਦਿੱਤਾ ਹੈ, ਇਹਦੀ ਸਫਾਈ ਕਿਵੇਂ ਹੋਵੇ, ਨਿਰਮਲਤਾ ਕਿਵੇਂ ਹੋਵੇ। ਗੁਰੂ ਮਹਾਰਾਜ ਨੇ ਉਹਨੂੰ ਦੱਸਿਆ ਵੀ ਇਉਂ ਕਰ, ਤੂੰ ਫਿਰ ਤੂੰ ਵੀ ਪਵਿੱਤਰ, ਨਦੀ ਵੀ ਤੇਰੀ ਪਵਿੱਤਰ ਰਹੇਗੀ। ਉਹ ਜਿਵੇਂ ਮਹਾਰਾਜ ਨੇ ਬਚਨ ਕਹੇ ਸੀ ਉਹ ਪ੍ਰਸੰਗ ਆ ਰਿਹਾ ਹੈ, ਸਾਰੇ ਆਪਾਂ ਮਨ ਲਾ ਕੇ ਸੁਣੀਏ ਜੀ। ਕੰਚਨ ਥਾਰ ਲੀਏ ਨਿਜ ਹੱਥ, ਜਿਹੜੀ ਗੰਗਾ ਹੈ ਉਹਨੇ ਆਪਣੇ ਹੱਥਾਂ ਵਿੱਚ ਸੋਨੇ ਦਾ ਥਾਲ ਲਿਆ ਹੋਇਆ ਹੈ, ਭਰਿਓ ਨਿਹਕ ਮੁਕਤਾ ਕੇ ਸਾਥ, ਸੋਨੇ ਦਾ ਥਾਲ ਹੀਰੇ ਤੇ ਮੋਤੀਆਂ ਦੇ ਨਾਲ ਚੰਗੀ ਤਰ੍ਹਾਂ ਭਰਿਆ ਹੋਇਆ ਹੈ, ਧਰੀ ਭੇਟ ਸ੍ਰੀ ਗੁਰੂ ਅਗਾਰੀ। ਇਸ ਤਰ੍ਹਾਂ ਜਿਹੜੀ ਹੈ ਗੰਗਾ, ਇਸਨੇ ਇਹੋ ਜਿਹੜੀ ਭੇਟ ਹੈ ਗੁਰੂ ਨਾਨਕ ਸਾਹਿਬ ਜੀ ਅੱਗੇ ਲਿਆ ਰੱਖੀ ਹੈ, ਕਰ ਪਦ ਬੰਧਨ ਗਿਰਾ ਉਚਾਰੀ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਫਿਰ ਇਸਨੇ ਬਚਨ ਬਾਣੀ ਕਿਹਾ ਸਤਿਗੁਰਾਂ ਨੂੰ, ਦੁਸ਼ਤਰ ਅਤ ਕਲ ਮਲ ਕਲ ਕਲ। ਗੁਰੂ ਨਾਨਕ ਸਾਹਿਬ ਜੀ ਜਿਹੜਾ ਕਲਯੁਗ ਦਾ ਸਮਾਂ ਬਹੁਤ ਹੀ ਕਹਿੰਦੇ ਕਠਿਨ, ਸਖਤ ਤੋਂ ਸਖਤ ਪਾਪਾਂ ਵਾਲਾ ਆ ਗਿਆ ਹੈ, ਬਹੁਤੇ ਸਹੇ ਨ ਜਾਹੇ ਕਿਰਪਾਲਾ। ਇਸ ਕਰਕੇ ਜਿਹੜੇ ਭਾਰੀ ਵਜਰ ਪਾਪ ਹੈ ਨਾ ਕਲਯੁਗ ਦੇ, ਲੋਕ ਕਰ ਰਹੇ ਮੈਥੋਂ ਇਹ ਸਹਾਰੇ ਨਹੀਂ ਜਾ ਰਹੇ, ਬੜੇ ਬੜੇ ਪਾਪੀ ਆ ਕੇ ਮੇਰੇ ਵਿੱਚ ਇੱਥੇ ਨਹਾਉਂਦੇ ਹਨ, ਕਿਰਪਾ ਧਾਰ ਸੋ ਕਰੋ ਉਪਾਈ। ਗੁਰੂ ਨਾਨਕ ਸਾਹਿਬ ਤੁਸੀਂ ਆ ਗਏ ਹੋ, ਕਿਰਪਾ ਕਰੋ, ਮੇਰਾ ਕੋਈ ਉਪਰਾਲਾ ਹੀਲਾ ਕਰੋ, ਜਿਸ ਕਰਕੇ ਪਾਪ ਲੱਥ ਜਾਣੇ, ਬੋਝ ਲੱਥ ਜਾਵੇ, ਚਾਹਤੇ ਹੋਏ ਸੁਖ ਮੋਹੇ ਸਦਾਈ, ਇਸ ਕਰਕੇ ਬੋਝ ਲੈਣ ਕਰਕੇ ਮੈਨੂੰ ਹਮੇਸ਼ਾ ਸੁਖ ਹੋਵੇ। ਤੁਮ ਉਪਕਾਰ ਕਰਨ ਕੇ ਹੇਤਾ, ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਪਰਉਪਕਾਰ ਕਰਨ ਵਾਸਤੇ, ਦੇਹ ਧਰੀ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹੋ, ਇਸ ਸੰਸਾਰ ਦੇ ਵਿੱਚ ਮਨੁੱਖਾ ਦੇ ਹੀ ਧਾਰਨ ਕੀਤੀ ਹੈ ਪਰਉਪਕਾਰ ਕਰਨ ਲਈ। ਸੁਨਕਾਰ ਸੁਰ ਸਰ ਕੀ ਆਸ ਬਾਨੀ, ਗੁਰੂ ਮਹਾਰਾਜ ਨੇ ਇਸ ਤਰ੍ਹਾਂ ਗੰਗਾ ਦੇ ਬਚਨਾਂ ਨੂੰ ਸੁਣ ਕੇ, ਕਿਰਪਾ ਧਾਰ ਬੋਲੇ ਗੁਣ ਖਾਨੀ, ਉਹਨਾਂ ਦੇ ਧਾਰ ਸਤਿਗੁਰੂ ਕਿਰਪਾ ਧਾਰ ਦੇ ਬੋਲੇ ਇਸ ਨੂੰ, ਜੇ ਪਰਮੇਸ਼ੁਰ ਪਰਮ ਪਿਆਰੇ, ਮਹਾਰਾਜ ਕਹਿੰਦੇ ਇਹ ਗੰਗਾ ਜਿਹੜੇ ਵਾਹਿਗੁਰੂ ਪਰਮੇਸ਼ੁਰ ਦੇ ਪਿਆਰੇ ਹਨ ਬਹੁਤ, ਕਰ ਹੋ ਧਿਆਨ ਤਿੰਨ ਸਾਂਝ ਸਕਾਰੇ, ਕਹਿੰਦੇ ਗੰਗਾ ਉਹ ਪਰਮੇਸ਼ਰ ਦੇ ਪਿਆਰਿਆਂ ਦਾ ਦਿਨੇ ਰਾਤ ਸੁਭਾਅ ਸ਼ਾਮ ਧਿਆਨ ਧਰਿਆ ਕਰ, ਉਹਨਾਂ ਦਾ ਧਿਆਨ ਲਾਇਆ ਕਰ, ਤੋ ਮਹਿ ਚਰਨ ਆਨ ਜਬ ਪਾਵੈ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਦੋਂ ਤੇਰੇ ਵਿੱਚ ਆ ਕੇ ਫਿਰ ਆਪਣੇ ਪਵਿੱਤਰ ਚਰਨ ਪਾਉਣਗੇ, ਤਤ ਛਿਨ ਤੁਮਰੇ ਕਲ ਖੁਨ ਸਾਵੈ, ਉਹਨਾਂ ਦੇ ਚਰਨ ਪੈਣ ਨਾਲ ਫਿਰ ਝਟ ਪਟ ਜਿਹੜੇ ਤੇਰੇ ਨਦੀ ਦੇ ਸਾਰੇ ਪਾਪ ਹੈ ਨਾਸ ਹੋ ਜਾਣਗੇ, ਖਤਮ ਹੋ ਜਾਣਗੇ। ਜਿਵੇਂ ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਿਮਲਾਰ ਰਾਗ ਵਿੱਚ ਸ਼ਬਦ ਆਉਂਦਾ, ਗੰਗਾ ਜਮਨਾ ਸਰਸਤੀ ਗੋਦਾਵਰੀ ਤੇ ਕਰੈ ਉਦੋਂ ਤੂਰ ਸਾਧੂ ਕੀ ਤਾਈ, ਕਿਲਵਕ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਤੀਰਥ ਅਰਸਰ ਮੱਜਨ ਨਾਈ, ਸਤਸੰਗਰ ਕੀ ਤੂਰ ਪਰੀ ਉਡਨੇਤਰੀ ਸਭ ਦੁਰਮਤ ਮੈਲ ਗਵਾਈ। ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਇਹ ਲਫਜ ਕਹੇ ਵੀ ਗੰਗਾ ਜਮੁਨਾ ਗੋਦਾਵਰੀ ਇਹ ਸਰਸਤੀ ਆਦਿਕ ਜਿੰਨੇ ਵੀ ਇਹ ਤੀਰਥ ਧਰਮ ਪਵਿੱਤਰ ਅਸਥਾਨ ਸਾਰੇ ਕਹਿੰਦੇ ਜਿਹੜੇ ਸਾਧੂ ਲੋਕ ਹੈ ਅੱਠੇ ਪੈਰ ਵਾਹਿਗੁਰੂ ਦੇ ਧਿਆਨ ਦੇ ਵਿੱਚ ਲੀਨ ਲੈਣ ਵਾਲੇ ਹੈ ਕਹਿੰਦੇ ਉਹਨਾਂ ਦੀ ਧੂੜ ਚਾਹੁੰਦੇ ਹੈ। ਕਿਉਂ ਕਿਉਂ ਚਾਹੁੰਦੇ? ਕਹਿੰਦੇ ਕਿਲਵਕ ਮੈਲ ਭਰੇ ਭਰੇ ਹਮਰੇ ਵਿੱਚ ਪਾਪਾ ਬੱਜਰ ਪਾਪਾਂ ਨਾਲ ਭਰੇ ਹੋਏ ਲੋਕ ਕਹਿੰਦੇ ਸਾਡੇ ਵਿੱਚ ਆ ਪੈਂਦੇ ਹੈ ਤੀਰਥਾਂ 'ਤੇ। ਇਹੋ ਜਿਹੜੀ ਪਾਪਾਂ ਦੀ ਮੈਲ ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਜਿਹੜੇ ਗੁਰਮੁਖ ਰੱਬ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ ਉਹਨਾਂ ਦੀ ਜਿਹੜੀ ਚਰਨ ਧੂੜ ਹੈ ਉਹ ਉਹਨਾਂ ਤੀਰਥਾਂ ਦੇ ਪਾਪਾਂ ਨੂੰ ਗਵਾਉਂਦੀ ਹੈ। ਇਸ ਕਰਕੇ ਤੀਰਥ ਵੱਡਾ ਕਿ ਹਰ ਕਾ ਦਾਸ। ਕਬੀਰ ਸਾਹਿਬ ਜੀ ਨੂੰ ਪੁੱਛਿਆ ਸੀ ਮਹਾਰਾਜ ਕਬੀਰ ਤੀਰਥ ਵੱਡਾ ਕਿ ਵਾਹਿਗੁਰੂ ਦਾ ਜਿਹੜਾ ਦਾਸ ਸੇਵਕ ਉਹ ਵੱਡਾ ਹੈ? ਕਹਿੰਦੇ ਵੀ ਮੈਂ ਤਾਂ ਨਹੀਂ ਹੁਣ ਕਹਿ ਸਕਦਾ, ਮੈਨੂੰ ਤਾਂ ਕਹਿੰਦੇ ਐਂ ਸ਼ਰਮ ਆਉਂਦੀ ਹੈ। ਇਹ ਹੁਣ ਵਾਹਿਗੁਰੂ ਹੀ ਤੈਨੂੰ ਦੱਸੂਗਾ। ਆਕਾਸ਼ਬਾਣੀ ਹੋਈ, ਕਹਿੰਦੇ ਵੀ ਤੀਰਥ ਨਹੀਂ ਵੱਡਾ, ਮੇਰਾ ਦਾਸ ਵੱਡਾ ਹੈ। ਕਹਿੰਦੇ ਮਹਾਰਾਜ ਵੀ ਦਾਸ ਕਿਉਂ ਵੱਡਾ, ਤੀਰਥ ਕਿਉਂ ਨਹੀਂ ਵੱਡਾ ਹੈ? ਕਹਿੰਦੇ ਤੀਰਥ ਇਸ ਕਰਕੇ ਵੱਡਾ ਨਹੀਂ ਹੈ, ਦਾਸ ਇਸ ਕਰਕੇ ਵੱਡਾ ਵੀ ਜਿੱਥੇ ਦਾਸ ਮੇਰਾ ਬਹਿੰਦਾ ਹੈ ਨਾਮ ਜਪਦਾ ਉੱਥੇ ਤੀਰਥ ਬਣਦਾ ਹੈ। ਇਸ ਕਰਕੇ ਤੀਰਥ ਦਾ ਅਰਥ ਹੈ ਪਵਿੱਤਰ, ਵੀ ਜਿੱਥੇ ਕੋਈ ਬੈਠ ਕੇ ਨਾਮ ਜਪੇ ਉਹ ਥਾਂ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਵੀ ਮੇਰਾ ਜਿਹੜਾ ਸੇਵਕ ਨਾਮ ਜਪਣ ਵਾਲਾ ਉਹ ਤੀਰਥ ਨਾਲੋਂ ਵੱਡਾ, ਉਹ ਤੀਰਥ ਬਣਾਉਂਦਾ ਹੈ। ਜੇ ਉਹ ਬੈਠੇ ਨਾਮ ਜਪੇ ਤੇ ਥਾਂ ਪਵਿੱਤਰ ਹੁੰਦਾ ਹੈ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਵੀ ਇਹਨੂੰ ਕਹਿ ਰਹੇ ਆ ਵੀ ਤੂੰ ਪਰਮੇਸ਼ਰ ਦਾ ਧਿਆਨ ਧਰਿਆ ਕਰ, ਵੀ ਆਓ ਉਹ ਜਦੋਂ ਆ ਕੇ ਤੇਰੇ ਵਿੱਚ ਚਰਨ ਪਾਉਣਗੇ, ਤੇਰੀ ਨਦੀ ਪਵਿੱਤਰ ਹੋ ਜਾਣਗੇ, ਇਹਦੇ ਵਿੱਚੋਂ ਪਾਪ ਖਤਮ ਹੋ ਜਾਣਗੇ। ਜੋ ਆਵਤ ਕਾਤਿਕ ਕੋ ਮਾਸਾ। ਇਹ ਗੰਗਾ ਜਿਸ ਤਰ੍ਹਾਂ ਕੱਤੇ ਦਾ ਜਦੋਂ ਮਹੀਨਾ ਆ ਜਾਂਦਾ ਹੁੰਦਾ ਹੈ, ਬਿਮਲ ਸ਼ੁੱਧ ਹੋਇ ਜਾਤ ਵਕਾਸ਼ਾ। ਜਿਹੜਾ ਆਕਾਸ਼ ਹੈ ਕਹਿੰਦੇ ਐਨ ਮੈਲ ਤੋਂ ਰਹਿ ਸ਼ੁੱਧ ਹੋ ਜਾਂਦਾ ਹੈ। ਪਹਿਲਾਂ ਜੇਠ ਹਾੜ ਦੇ ਮਹੀਨੇ ਦੇ ਵਿੱਚ ਬੜਾ ਮਿੱਟੀ ਘੱਟਾ ਉੱਡਦਾ, ਬਾਬ ਰੋਲੇ ਉੱਡਦੇ, ਚੱਕਰ ਝੋਰੀਆਂ ਚੱਲਦੀਆਂ, ਆਕਾਸ਼ ਨੂੰ ਗਰਦ ਚੜ੍ਹ ਜਾਂਦੀ ਹੈ, ਮੈਲਾ ਹੋ ਜਾਂਦਾ ਆਕਾਸ਼। ਅਤੇ ਫਿਰ ਸਾਉਣ ਦੇ ਮਹੀਨੇ ਆ ਜਾਂਦੇ ਆ, ਫਿਰ ਬਾਰਿਸ਼ ਪੈਂਦੀ ਹੈ, ਬਾਰਿਸ਼ ਦੇ ਨਾਲ ਸਾਰਾ ਮਿੱਟੀ ਘੱਟਾ ਡਰ ਜਾਂਦਾ, ਉਹਨੂੰ ਅੱਸੂ ਕੱਤਾ ਆ ਜਾਂਦਾ, ਫਿਰ ਅੱਸੂ ਕੱਤੇ ਵਿੱਚ ਮਿੱਟੀ ਘੱਟਾ ਵੀ ਦਬ ਜਾਂਦਾ, ਉੱਪਰ ਆਕਾਸ਼ ਦਾ ਬਾਰਿਸ਼ ਨਾਲ ਲੈ ਜਾਂਦਾ ਗਰਦ ਗੁਰਦ। ਇਸ ਕਰਕੇ ਕੱਤੇ ਦੇ ਮਹੀਨੇ ਵਿੱਚ ਆਕਾਸ਼ ਬਹੁਤ ਸਾਫ਼ ਸੁਥਰਾ ਹੁੰਦਾ ਹੈ। ਮਹਾਰਾਜ ਇੱਥੇ ਦ੍ਰਿਸ਼ਟਾਂਤ ਕਹਿੰਦੇ ਹਨ ਵੀ ਜਦੋਂ ਤੂੰ ਪਰਮੇਸ਼ਰ ਦਾ ਧਿਆਨ ਧਰੇਗੀ ਨਾ, ਉਹ ਮਹਾਤਮਾ ਆ ਕੇ ਇੱਥੇ ਨਦੀ ਵਿੱਚ ਚਰਨ ਪਾਉਣਗੇ ਅਤੇ ਉਹ ਨਿਰਮਲ ਹੋ ਜਾਏਗਾ। ਜਿਵੇਂ ਆਕਾਸ਼ ਕਹਿੰਦੇ ਕੱਤੇ ਦੇ ਮਹੀਨੇ ਪਵਿੱਤਰ ਸਾਫ਼ ਹੋ ਜਾਂਦਾ, ਇਸ ਤਰ੍ਹਾਂ ਤੂੰ ਪਵਿੱਤਰ ਹੋ ਜਾਵੇਂਗੀ। ਜੋ ਨਿਰਮਲ ਹੋਵੇ ਤਤਕਾਲ। ਇਸ ਤਰ੍ਹਾਂ ਕਹਿੰਦੇ ਆਕਾਸ਼ ਵਾਂਗ ਤੂੰ ਬੜੀ ਛੇਤੀ ਨਿਰਮਲ ਹੋ ਜਾਵੇਂਗੀ। ਸੰਤਨ ਲੱਛਣ ਸੁਣ ਹੋ ਰਸਾਲਾ। ਇਹ ਤੂੰ ਕਹੇ ਵੀ ਕਿਹੜੇ ਸੰਤ ਹੈ ਜਿਨ੍ਹਾਂ ਦੇ ਆ ਕੇ ਚਰਨ ਪੈਣ ਨਾਲ ਪਵਿੱਤਰਤਾ ਹੋਊਗੀ, ਮੈਲ ਲੱਥੇਗੀ। ਉਹ ਜਿਹੜੇ ਸੰਤ ਹਨ ਉਹਨਾਂ ਦੇ ਮੈਂ ਤੁਹਾਨੂੰ ਚਿੰਨ੍ਹ ਦੱਸਦਾ ਹਾਂ, ਉਹਨਾਂ ਦੀਆਂ ਨਿਸ਼ਾਨੀਆਂ ਦੱਸਦੇ ਤੁਹਾਨੂੰ। ਸੁਖਤਾ ਰਜਤ ਜਗਤ ਕੋ ਜਾਣਤ। ਜਿਹੜੇ ਕਹਿੰਦੇ ਸੰਸਾਰ ਨੂੰ ਜਿਵੇਂ ਕਹਿੰਦੇ ਸਿੱਪੀ ਵਿੱਚ ਚਾਂਦੀ ਦਾ ਭੁਲੇਖਾ ਜਿਹਾ ਪੈਂਦਾ ਹੁੰਦਾ ਹੈ, ਸੰਸਾਰ ਨੂੰ ਐਵੇਂ ਭਲੇਵੇ ਮਾਤਰ ਜੀ ਜਿਹੜੇ ਜਾਣਦੇ ਸੱਚਾ ਨਹੀਂ ਸਮਝਦੇ ਹਨ। ਹਰਖ ਸ਼ੋਕ ਮਹਿ ਰਹਿਤ ਸਮਾਨਤ। ਫਿਰ ਕੋਈ ਵੀ ਖੁਸ਼ੀ ਆ ਜਾਏ ਗਮੀ ਆ ਜਾਏ ਦੋਹਾਂ ਵਿੱਚ ਇੱਕ ਸਮਾਨ ਰਹਿੰਦੇ ਹੈ, ਖੁਸ਼ੀ ਵਿੱਚ ਗਿਵਦੇ ਨਹੀਂ ਛਾਲਾ ਨਹੀਂ ਮਾਰਦੇ ਅਤੇ ਸ਼ੋਕ ਗਮ ਵਿੱਚ ਹਰਟ ਅਟੈਕ ਨਹੀਂ ਹੁੰਦਾ, ਡੋਬੇ ਨਹੀਂ ਪੈਂਦੇ, ਹਾਏ ਹਾਏ ਮਰਗੇ ਨਹੀਂ ਕਹਿੰਦੇ ਹਨ। ਰਿਦਲ ਰਿਦਾ ਨਿਤ ਪਰ ਉਪਕਾਰੀ। ਇਹਨਾਂ ਦਾ ਰਿਦਾ ਕਹਿੰਦੇ ਕੋਮਲ ਹੈ ਤੇ ਪਰਉਪਕਾਰੀ ਹੈ। ਦੇਖੇ ਬਾਸ਼ਨਾ ਉਰਤੇ ਜਾਰੀ। ਇਹਨਾਂ ਨੇ ਆਪਣੇ ਹਿਰਦੇ ਵਿੱਚੋਂ ਵਿਸ਼ਿਆਂ ਦੀਆਂ ਜਿਹੜੀਆਂ ਬਾਣਾ ਬਾਸ਼ਨਾ ਹਨ ਉਹ ਬਿਲਕੁਲ ਸਾੜ ਦਿੱਤੀਆਂ, ਦਗਦ ਕਰ ਦਿੱਤੀਆਂ, ਪਸ਼ਮੀ ਭੂਤ ਕਰ ਦਿੱਤੀਆਂ ਹਨ। ਪਰ ਦੁੱਖ ਦੇਖ ਦੁਖੀ ਹੋਇਆ ਜਾਹੇ, ਦੂਜਿਆਂ ਨੂੰ ਦੁਖੀ ਦੇਖ ਕੇ ਜਿਹੜੇ ਕੋਈ ਮਹਾਤਮਾ ਦੁਖੀ ਹੋ ਜਾਂਦੇ, ਸੰਤਨ ਦੁੱਖ ਪਾਏ ਤੇ ਦੁਖੀ, ਜਿਵੇਂ ਪਰਮੇਸ਼ਰ ਦਾ ਵੀ ਸੁਭਾਅ ਹੈ। ਜਦੋਂ ਕੋਈ ਉਹਨਾਂ ਸਾਧੂਆਂ ਨੂੰ ਦੁਖਾਉਂਦਾ ਹੈ ਫਿਰ ਪਰਮੇਸ਼ਰ ਵੀ ਦੁਖੀ ਹੋ ਜਾਂਦਾ ਹੈ। ਉਹਨਾਂ ਨੂੰ ਸੁਖੀ ਕਰਨ ਤੋਂ ਪਰਮੇਸ਼ਰ ਆਪਣੇ ਆਪ ਨੂੰ ਸੁਖੀ ਮੰਨਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਮਹਾਤਮਾ ਦੇ ਲੱਛਣ ਹੈ, ਦੂਜਿਆਂ ਨੂੰ ਦੁਖੀ ਦੇਖ ਕੇ ਦੁਖੀ ਹੋ ਜਾਂਦੇ, ਸੁਖੀ ਦੇਖ ਕੇ ਸੁਖੀ ਹੁੰਦੇ ਹਨ। ਪਰ ਸੁਖ ਲਖ ਹਰਖੈ ਮਨ ਮਾਹੀ, ਦੂਜਿਆਂ ਨੂੰ ਕਹਿੰਦੇ ਸੁਖ ਹੋਇਆ ਜਾਣ ਕਰਕੇ ਉਹ ਬਹੁਤ ਹੀ ਪ੍ਰਸੰਨ ਹੁੰਦੇ ਆ ਵੀ ਪਰਮੇਸ਼ਰ ਧੰਨ ਹੈ, ਇਹਨਾਂ ਨੂੰ ਬੜੇ ਤਰ੍ਹਾਂ ਤਰ੍ਹਾਂ ਦੇ ਸੁੱਖ ਬਖਸ਼ ਰਿਹਾ ਹੈ। ਹਰ ਸਿਮਰਨ ਕੇ ਰੰਗੇ ਰੰਗਾ, ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਸਿਮਰਨ ਦੇ ਰੰਗ ਵੀ ਜਿਹੜੇ ਹਮੇਸ਼ਾ ਰੰਗੇ ਰਹਿੰਦੇ ਹਨ। ਦ੍ਰੋਹ ਨਾ ਮੋਹ ਨਾ ਮਾਨ ਉਤੰਗਾ, ਨਾ ਕਹਿੰਦੇ ਉੱਚਪਣੇ ਦਾ ਮਾਣ ਹੈ, ਨਾ ਵੈਰ ਹੈ, ਨਾ ਇਸੇ ਤਰ੍ਹਾਂ ਕੋਈ ਛਲ ਫਰੇਬ ਕਰਦੇ ਹੈ, ਵੈਰ ਭਾਵ ਕਰਦੇ ਹਨ। ਤਿਨਕੇ ਚਰਨ ਸੰਗ ਅਗ ਤੇਰੇ, ਇਹੋ ਜਿਹੜੇ ਸਿਮਰਨ ਵਾਲੇ ਮਹਾਤਮਾ ਉਹਨਾਂ ਦੇ ਜਿਹੜੇ ਚਰਨ ਹਨ, ਉਹਨਾਂ ਦੇ ਚਰਨਾਂ ਦੇ ਪੈਣ ਨਾਲ ਤੇਰੇ ਜਿਹੜੇ ਕੋਈ ਪਾਪ ਹਨ ਲੋਕਾਂ ਦੇ ਛੱਡੇ ਹੋਏ, ਉਹ ਨਸ਼ਟ ਨਹਿ ਲਾਗਹਿ ਦੇਰੇ, ਸਾਰੇ ਨਸ਼ਟ ਹੋ ਜਾਣਗੇ, ਕੋਈ ਸਮ ਦੇਰੀ ਨਹੀਂ ਲੱਗੇਗੀ। ਸ੍ਰੀ ਗੰਗਾ ਜੀ ਸੁਣ ਕੇ ਗਾਥਾ, ਇਸ ਤਰ੍ਹਾਂ ਕਹਿੰਦੇ ਗੰਗਾ ਜਿਹੜੀ ਹੈ ਇਸਨੇ ਮਹਾਰਾਜ ਤੋਂ ਇਹ ਕਥਾ ਸੁਣ ਕੇ, ਪਸਰੇ ਹੱਥ ਪੈਰ ਜਗਨਾਥਾ, ਪਰਸੇ ਹੱਥ ਪੈਰ ਜਗਨਾਥਾ। ਗੁਰੂ ਨਾਨਕ ਸਾਹਿਬ ਹੁਣ ਸਭ ਤੋਂ ਮਹਾਨ ਵੱਡੇ ਸੰਤਾਂ ਵਿੱਚੋਂ ਸੰਤ ਹਨ ਸਮਝ ਕੇ ਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ਨੂੰ ਕਹਿੰਦੇ ਗੰਗਾ ਨੇ ਛੋਇਆ, ਚਰਨਾਂ ਤੇ ਹੱਥ ਲਾਇਆ ਹੈ, ਦੋਹਰਾ ਪਰਸਤ ਹੀ ਨਿਰਮਲ ਪਈ। ਆ ਜਦੋਂ ਮਹਾਰਾਜ ਦੇ ਚਰਨਾਂ ਨੂੰ ਛੋਇਆ ਹੈ, ਛੋਹਦਿਆਂ ਸਾਰੀ ਗੰਗਾ ਕਹਿੰਦੇ ਮੈਲ ਤੋਂ ਰਹਿਤ ਹੋ ਗਈ, ਸਾਰੇ ਪਾਪ ਲੱਤ ਗਏ ਇਸਦੇ, ਜਿਉਂ ਪੱਟ ਸਾਬਣ ਸਾਥ। ਇਸ ਤਰ੍ਹਾਂ ਕਹਿੰਦੇ ਵਸਤਰ ਬਹੁਤ ਕੱਪੜਾ ਹੋਇਆ ਹੋ, ਮੈਲਾ ਹੋਇਆ ਕਚੇਲਾ ਹੋਇਆ ਹੋਏ ਤੇ ਸਾਬਣ ਲਾ ਦਈਏ ਤੇ ਉਜਲ ਹੋ ਜਾਂਦਾ, ਚਿੱਟਾ ਹੋ ਜਾਂਦਾ ਹੈ। ਕਹਿਤ ਉਪਾਇਨ ਲੀਜੀਏ, ਇਸ ਤਰ੍ਹਾਂ ਜਿਹੜੀ ਗੰਗਾ ਮਹਾਰਾਜ ਦੇ ਚਰਨਾਂ ਨੂੰ ਛੋਹ ਕੇ ਪਵਿੱਤਰ ਹੋ ਕੇ ਪਾਪਾਂ ਤੋਂ ਰਹਿਤ ਹੋ ਕੇ ਬੇਨਤੀ ਕਰਨ ਲੱਗੀ ਕਿ ਮਹਾਰਾਜ ਮੇਰੀ ਜਿਹੜੀ ਭੇਟਾ ਲਿਆਂਦੀ ਆਪ ਲੈ ਲੈਣਾ ਕਰੀਏ। ਤੁਮ ਹੋ ਦੀਨਾ ਨਾਥ, ਤੁਸੀਂ ਤਾਂ ਮਹਾਰਾਜ ਬਹੁਤ ਹੀ ਗਰੀਬਾਂ ਦੇ ਮਾਲਕ ਹੋ। ਚੌਪਈ ਸੁਣ ਕਰ ਸ੍ਰੀ ਗੁਰ ਬੈਨ ਉਚਾਰੇ, ਗੰਗਾ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁੱਖੋਂ ਬਚਨ ਕਹੇ ਸਤਾਈ, ਇਹ ਧਨ ਨਹਿ ਕਿਚ ਕਾਜ ਹਮਾਰੇ। ਕਹਿੰਦੇ ਵੀ ਆ ਜਿਹੜਾ ਤੂੰ ਸੋਨੇ ਦੇ ਥਾਲ ਵਿੱਚ ਹੀਰੇ ਮੋਤੀ ਜਿਹੇ ਭਰ ਕੇ ਲਿਆਂਦੇ, ਧਨ ਸਾਡੇ ਕਿਸੇ ਕੰਮ ਹੈ ਨਹੀਂ। ਸਰਬ ਵਸਤ ਕੋ ਕਰਹੁ ਭੰਡਾਰਾ, ਕਹਿੰਦੇ ਜੇ ਤੂੰ ਇਹ ਕੁਝ ਕਰਨਾ ਹੀ ਹੈ ਤੇ ਜਿਹੜਾ ਸਾਰਾ ਕੁਛ ਲਿਆਈਆ ਨੂੰ ਇਹਦਾ ਕਹਿੰਦੇ ਤੂੰ ਇਹ ਭੰਡਾਰਾ ਕਰ ਦੇ, ਲੰਗਰ ਛਕਾ ਦੇ ਸਭ ਨੂੰ, ਹਿਤ ਪਰਮੇਸ਼ਵਰ ਦਿਓ ਆਹਾਰਾ। ਪਰਮੇਸ਼ਵਰ ਦੇ ਨਾਮ ਤੇ ਕਹਿੰਦੇ ਇਸ ਤਰ੍ਹਾਂ ਸਭ ਨੂੰ ਭੋਜਨ ਤੂੰ ਛਕਾ ਦੇ, ਪਰਮੇਸ਼ਵਰ ਦੇ ਨਾਮ ਤੇ ਲੰਗਰ ਲਾ ਦੇ। ਗੰਗ ਕਹੈ ਧਾਰ ਕਿਰਪਾ ਗੁਸਾਈ, ਸਵੇਰੇ ਗੰਗਾ ਜੀ ਨੇ ਕਿਹਾ ਕਿ ਹੇ ਸੰਸ ਜਗਤ ਦੇ ਮਾਲਕ ਕਿਰਪਾ ਧਾਰ ਦੇ ਹੋਏ, ਤੁਮ ਭੀ ਆਸਨ ਅਚਹੋ ਤਹ ਆਈ, ਮਾਰਾ ਮੇਰੇ ਵੱਲੋਂ ਫਿਰ ਲੰਗਰ ਹੋਏਗਾ ਪਰਮੇਸ਼ਵਰ ਦੇ ਨਾਂ ਤੇ, ਤੁਸੀਂ ਵੀ ਮਹਾਰਾਜ ਆ ਕੇ ਲੰਗਰ ਜ਼ਰੂਰ ਛਕਣਾ ਉਸ ਵਿੱਚ। ਇਸ ਪ੍ਰਕਾਰ ਕਹਿ ਬਹੁਰ ਪਧਾਰੀ, ਇਸ ਤਰ੍ਹਾਂ ਬਚਨ ਕਹਿ ਕੇ ਫਿਰ ਜਿਹੜੀ ਗੰਗਾ ਹੈ ਜਿਹਨੇ ਤਪ ਕੀਤਾ ਇਸ ਨਦੀ ਤੇ ਬੈਠ ਕੇ, ਉਹ ਸੂਖਮ ਸਰੀਰ ਵਿੱਚ ਹੀ ਮਹਾਰਾਜ ਨੂੰ ਮੱਥਾ ਟੇਕਣ ਆਈਏ, ਜਿਹੜੇ ਕੋਈ ਇਸ ਤਰ੍ਹਾਂ ਬੰਦਗੀ ਵਾਲੇ ਉਹ ਅਮਰ ਅਵਿਨਾਸ਼ੀ ਹੋ ਜਾਂਦੇ। ਵੇਸਾਇ ਚਲੀ ਗਈ ਹੈ। ਭਈ ਭੋਰ ਉਦਤਿਓ ਤਿਮਰਾਰੀ, ਜਦੋਂ ਕਹਿੰਦੇ ਸਵੇਰ ਹੋਈ ਹੈ, ਹਨੇਰੇ ਦਾ ਬੈਰੀ ਸੂਰਜ ਚੜਿਆ ਹੈ, ਤਬ ਹੀ ਸੁਰਸਰ ਕੀਨ ਭੰਡਾਰਾ, ਜਦੋਂ ਕਹਿੰਦੇ ਜਿਹੜੀ ਗੰਗਾ ਹੈ ਨਾ, ਇਸ ਨੇ ਕਹਿੰਦੇ ਸਮਸ਼ਟੀ ਭੰਡਾਰਾ ਫਿਰ ਕੀਤਾ, ਨਾਨਾ ਵਿਦ ਕੇ ਬਣੇ ਆਹਾਰਾ, ਇਸਦੇ ਭੰਡਾਰੇ ਵੀ ਤਰ੍ਹਾਂ ਤਰ੍ਹਾਂ ਦੇ ਫਿਰ ਜਿਹੜੇ ਭੋਜਨ ਮਠਿਆਈਆਂ ਆਦਿਕ ਬਣੇ ਹਨ। ਸਰਬ ਸੁਰਨ ਕੋ ਕੀਨ ਅਵਾਹਨ, ਨੇ ਕਹਿੰਦੇ 33 ਕਰੋੜ ਦੇਵਤੇ ਸੀ, ਸਾਰਿਆਂ ਨੂੰ ਕਹਿੰਦੇ ਨਿਉਂਦੇ ਦੇ ਕੇ ਗੰਗਾ ਨੇ ਸਦਨਾ ਕੀਤਾ ਭੰਡਾਰੇ ਛਕਣ ਲਈ। ਤੇ ਛਿਨ ਆਏ ਜਹ ਜਲ ਪਾਵਨ, ਜਿੱਥੇ ਪਵਿੱਤਰ ਜਲ ਹੈ ਨਾ, ਕਹਿੰਦੇ ਉਸ ਸਥਾਨ ਤੇ ਸਾਰੀਏ ਦੇਵਤੇ ਆ ਗਏ ਹਨ। ਨਾਰਦ ਸ੍ਰੀ ਬ੍ਰਹਮਾ ਸੰਗ ਆਵਾ, ਬ੍ਰਹਮਾ ਦੇ ਨਾਲ ਕਹਿੰਦੇ ਨਾਰਦ ਮੁਨੀ ਵੀ ਆ ਪਹੁੰਚਿਆ ਹੈ। ਗੌਰੀ ਸੋ ਸ੍ਰੀ ਸੰਭ ਸੁਹਾਵਾ, ਪਾਰਵਤੀ ਦੇ ਨਾਲ ਕਹਿੰਦੇ ਸ਼ਿਵ ਜੀ ਵੀ ਸਵਾਏ ਮਾਨ ਹੋ ਕੇ ਆ ਗਏ ਸਜ ਕੇ। ਸਸ ਸਵਤਾ ਸਨਕਾਦਿਕ ਪਾਵਕ, ਇਸ ਤਰ੍ਹਾਂ ਚੰਦਰਮਾ ਸੂਰਜ ਸਨਕਾਦਿਕ ਬ੍ਰਹਮਾ ਦੇ ਚਾਰ ਪੁੱਤਰ ਅਗਨੀ ਦੇਵਤਾ, ਵਰਨ ਕੁਬੇਰ ਸਮੀਰ ਵਿਨਾਇਕ, ਵਰਨ ਦੇਵਤਾ ਜਿਹਨੂੰ ਖਵਾਜਾ ਕਹਿੰਦੇ ਹੈ, ਕੁਬੇਰ ਹੈ ਤੇ ਪੌਣ ਦੇਵਤਾ ਹੈ ਤੇ ਵਿਨਾਇਕ ਜੋ ਗਣੇਸ਼ ਹੈ, ਇੰਦਰ ਆਦਿ ਜੋ ਹੈ ਸੁਰ ਸਾਰੇ, ਕਲ ਕੀ ਇੰਦਰ ਦੇਵਤੇ ਤੋਂ ਆ ਲੈ ਕੇ ਜਿੰਨੇ ਸਾਰੇ ਹੋਰ ਦੇਵਤੇ ਹਨ, ਸਭ ਆਏ ਸੁਰ ਨਦੀ ਹਕਾਰੇ, ਗੰਗਾ ਦੇ ਕਹਿੰਦੇ ਸੱਜਣ ਕਰਕੇ ਸਾਰੇ ਆਏ ਭੰਡਾਰਾ ਛਕਣ ਲਈ ਤੇ ਸੇਵਾ ਕਰਨ ਲਈ। ਰਿਖ ਮੁਨ ਜਤੀ ਸਤੀ ਸੰਨਿਆਸੀ, ਆ ਦੁਨੀਆਂ ਦੇ ਜਿਹੜੇ ਰਿਖੀ ਹੈ, ਮੁਨੀ ਹੈ, ਜਤੀ ਹੈ, ਸਤ ਪ੍ਰਤਗੀ ਹੈ, ਸੰਨਿਆਸੀ ਹਨ। ਤਪੀ ਦਿਗੰਬਰ ਆਏ ਰਾਸੀ, ਹੋਰ ਜਿਹੜੇ ਤਪੀਏ ਲੋਕ ਉਹ ਵੀ ਦਿਵੰਗਰ ਨਾਂਗੇ ਵੀ ਆ ਗਏ ਇਸ ਬਹੁਤ ਹੀ ਉੱਥੇ। ਸੁਰ ਸਾਹਿਬ ਦੁਤੀਏ ਰੂਪ ਕੋ ਧਾਰੇ, ਇੰਨੇ ਦੇਵਤੇ ਆ, ਸਾਰਿਆਂ ਨੇ ਕਹਿੰਦੇ ਦੂਸਰਾ ਸਰੂਪ ਧਾਰਿਆ, ਮਨੁੱਖ ਬਣ ਕੇ ਆਏ ਦੇਵਤੇ। ਸ੍ਰੀ ਨਾਨਕ ਪੁਨ ਤਾਹਾ ਪਧਾਰੇ, ਗੁਰੂ ਨਾਨਕ ਸਾਹਿਬ ਜੀ ਵੀ ਜਿੱਥੇ ਨੇ ਭੰਡਾਰਾ ਕਰਨ ਦੀ ਜਗ੍ਹਾ ਨੀਯਤ ਕੀਤਾ ਉੱਥੇ ਚਲੇ ਗਏ ਆਪ ਹੀ ਉੱਠ ਗਏ। ਮਿਲ ਕੇ ਸਰਬ ਕਰਹਿ ਪਦ ਬੰਦਨ, ਜਿੰਨੇ ਦੇਵਤੇ ਹੈ, ਰਿਖੀ ਮੁਨੀ ਜਤੀ ਸਭ ਮਿਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥੇ ਟੇਕ ਰਹੇ। ਮਹਿਮਾ ਜਾਣਹਿ ਕਲਖ ਨਿਕੰਦਨ, ਮਹਾਰਾਜ ਦੀ ਮਹਿਮਾ ਜਾਣਦੇ ਹੈ ਵੀ ਗੁਰੂ ਨਾਨਕ ਸਾਹਿਬ ਪਾਪਾਂ ਨੂੰ ਕੱਟਣ ਵਾਲੇ ਆਏ ਹਨ। ਔਰ ਸੇਵ ਸੁਰ ਸਰਬ ਸਮਾਰੀ, ਹੋਰ ਜਿਹੜੀ ਕੋਈ ਭੰਡਾਰੇ ਦੀ ਸੇਵਾ ਹੈ ਨਾ, ਉਹ ਤਾਂ ਕਹਿੰਦੇ ਦੇਵਤਿਆਂ ਨੇ ਸੰਭਾਲ ਲਈ ਹੋਈ। ਕਰਨੀ ਜੇ ਆਹਾਰ ਕੀ ਤਿਆਰੀ, ਕਹਿੰਦੇ ਲੰਗਰ ਤਿਆਰ ਕਰਨਾ ਤੇ ਇਸੇ ਤਰ੍ਹਾਂ ਪੰਗਤਾਂ ਵਿੱਚ ਕਿਸੇ ਨੂੰ ਬਿਠਾਉਣਾ ਵਰਤਾਉਣਾ, ਉਹ ਸਾਰੀ ਸੇਵਾ ਕਹਿੰਦੇ ਅਡੋਡੀ ਦੇਵਤਿਆਂ ਨੇ ਭੇਸ ਬਦਲ ਕੇ ਸੰਭਾਲੀ ਹੋਈ ਹੈ। ਸ੍ਰੀ ਨਾਨਕ ਘਰ ਮਹਿ ਜਲ ਧਾਰਨ, ਗੁਰੂ ਮਹਾਰਾਜ ਨੇ ਕਹਿੰਦੇ ਉਸ ਵੇਲੇ ਆਪਣੇ ਹੱਥਾਂ ਵਿੱਚ ਪਵਿੱਤਰ ਜਲ ਲੈ ਲਿਆ। ਸਾਂਭੀ ਸੇਵਾ ਚਰਨ ਪਖਾਰਨ, ਜਿਹੜਾ ਵੀ ਭੋਜਨ ਛਕਣ ਲਈ ਆਏਗਾ, ਪੰਗਤ ਵਿੱਚ ਬੈਠ ਕੇ ਭੋਜਨ ਛਕੇਗਾ ਵੀ ਸਾਰਿਆਂ ਨੂੰ ਪੰਗਤਾਂ ਵਿੱਚ ਚਰਨ ਧੋ ਧੋ ਕੇ ਬਿਠਾਉਣਾ ਹੈ। ਕਹਿੰਦੇ ਇਸ ਤਰ੍ਹਾਂ ਚਰਨ ਧੋਣ ਦੀ ਜਿਹੜੀ ਸੇਵਾ ਹੈ, ਉਹ ਨਿਮਰਤਾ ਵਜੋਂ ਸਰਵ ਕਲਾ ਸਮਰੱਥ ਸਤਿਗੁਰੂ ਜੀ ਨੇ ਸੰਭਾਲ ਲਈ ਹੈ। ਇਸ ਪ੍ਰਕਾਰ ਸਭ ਅਚਿਓ ਆਹਾਰਾ, ਇਸ ਤਰ੍ਹਾਂ ਕਹਿੰਦੇ ਸਾਰਿਆਂ ਨੇ ਪੰਗਤਾਂ ਵਿੱਚ ਬੈਠ ਕੇ ਭੋਜਨ ਛਕਿਆ ਹੈ। ਔਰ ਹਰਖੇ ਗੁਰ ਦਰਸ ਨਿਹਾਰਾ, ਨਾਨਕ ਸਾਹਿਬ ਦੇ ਦਰਸ਼ਨ ਕਰਕੇ ਸਾਰੇ ਰਿਖੀ ਮੁਨੀ ਦੇਵਤੇ ਖੁਸ਼ ਹੋ ਗਏ। ਬਹਰੋ ਘਰ ਘਰ ਚਰਨ ਪ੍ਰਣਾਮੂ, ਫਿਰ ਭੋਜਨ ਛਕ ਕੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥੇ ਟੇਕ ਟੇਕ ਕੇ, ਕਮਨ ਕੀਓ ਸਭ ਆਪਣੇ ਧਾਮੋਂ, ਆਪੋ ਆਪਣੇ ਅਸਥਾਨਾਂ ਨੂੰ ਸਭ ਨੇ ਚਾਲੇ ਮਾਰੇ ਹੈ, ਪਹੁੰਚ ਗਏ ਹਨ। ਪੁਨ ਸ੍ਰੀ ਗੰਗਾ ਬੰਦਨ ਕਰਕੇ, ਮੇਰੇ ਜਿਹੜੀ ਗੰਗਾ, ਇਸ ਨੇ ਸਾਰਾ ਭੰਡਾਰਾ ਵਰਤਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਿਆ ਹੈ। ਆਪਣਾ ਪ੍ਰਵਾਹ ਸਮਾਈ ਵਰਕੈ, ਆਪਣਾ ਜਿਹੜਾ ਨਦੀ ਦਾ ਪ੍ਰਵਾਹ, ਉਹਦੇ ਵਿੱਚ ਹੀ ਕਹਿੰਦੇ ਪ੍ਰਵੇਸ਼ ਹੋ ਗਈ, ਉੱਥੇ ਹੀ ਅਲੋਪ ਹੋ ਗਈ ਹੈ। ਜੋ ਹਿਮਕੀ ਪੁੱਤਰੀ ਕਿਤ ਹੋਏ, ਕਵੀ ਜੀ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਉਹ ਬਰਫ਼ ਦੀ ਪੂਤਲੀ ਜੀ ਕੋਈ ਡਲੀ ਜੀ ਹੋਵੇ ਕਿਸੇ ਪਾਸੇ ਬਰਫ਼। ਲੱਗੇ ਤੇਜ ਜਲ ਹੋਵਤ ਸੋਏ। ਜਿਹੜੀ ਬਰਫ਼ ਦੀ ਡਲੀ ਜੀ ਹੈ ਉਹਨੂੰ ਕਹਿੰਦੇ ਸੂਰਜ ਦੀ ਗਰਮੈਸ਼ ਗਰਮੀ ਲੱਗਿਆਂ ਉਹ ਪਾਣੀ ਰੂਪ ਹੋ ਜਾਂਦੀ, ਢਲ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਹੁਣ ਪਾਣੀ ਰੂਪ ਹੀ ਹੋ ਗਈ ਹੈ। ਦੋਹਰਾ ਮਿਲ ਹੈ ਪਰਸ ਪਰ ਨਰਕ ਹੈ। ਜਿੰਨੇ ਲੋਕ ਆਪੋ ਵਿੱਚ ਹੀ ਮਿਲ ਜੁਲ ਕੇ ਇੱਕ ਦੂਸਰੇ ਨੂੰ ਕਹਿੰਦੇ ਹਨ ਕਿਨ ਭੰਡਾਰਾ ਕੀਨ, ਵੱਡਾ ਸਾਰਾ ਸਮਸ਼ਟੀ ਭੰਡਾਰਾ ਵੀ ਇਹ ਕਿਹਨੇ ਕੀਤਾ ਅੱਜ? ਸਭ ਕੋ ਸੰਸੈ ਹੋਤ ਭਾ, ਜਿੰਨੇ ਰਿਕੀ ਮੁਨੀ ਸਾਧੂ ਸੰਤ ਹੈ ਸਾਰਿਆਂ ਨੂੰ ਕਹਿੰਦੇ ਸੰਸਾ ਜਾ ਹੋਇਆ ਹੈ। ਨਾਮਨ ਕਿਨਹੂ ਚੀਨ, ਕਹਿੰਦੇ ਵੀ ਭੰਡਾਰਾ ਤਾਂ ਛਕਿਆ ਹੈ ਤੇ ਚੁਲੇ ਪਣ ਸਮੇਂ ਨਾਮ ਤਾਂ ਕਿਸੇ ਦੇ ਨਾਂ ਲਿਆ ਨਹੀਂ ਗਿਆ, ਨਹੀਂ ਤਾਂ ਜਦੋਂ ਭੰਡਾਰਾ ਛਕ ਕੇ ਮਗਰੋਂ ਚੁਲਾ ਜਾ ਪੜਦੇ ਅਰਦਾਸ ਜਾ ਕਰਦੇ ਹੀ ਹੈ ਨਾ ਵੀ ਫਲਾਨੇ ਨੇ ਲੰਗਰ ਪਾਣੀ ਕੀਤਾ ਹੈ। ਇੱਥੇ ਹੁਣ ਕੋਈ ਨਾਂ ਨਹੀਂ ਲਿਆ ਗਿਆ, ਕਹਿੰਦੇ ਵੀ ਨਾਮ ਤਾਂ ਕਿਸੇ ਦਾ ਲਿਆ ਨਹੀਂ ਗਿਆ ਵੀ ਕਿਹਦੇ ਵੱਲੋਂ ਭੰਡਾਰਾ ਹੋਇਆ, ਐਡਾ ਇਹ ਸਮਸ਼ਟੀ ਭੰਡਾਰਾ ਕਿਹਨੇ ਛਕਿਆ ਛਕਾਇਆ ਕਰਿਆ ਕਰਾਇਆ ਹੈ। ਚੌਪਈ ਕਿਦਕ ਦਿਵਸ ਗੰਗਾ ਕੇ ਤੀਰਾ, ਗੁਰੂ ਨਾਨਕ ਸਾਹਿਬ ਜੀ ਨੇ ਜਾਣੀ ਉਹ ਐਸਾ ਕੁਛ ਜਨਾ ਕੇ ਜਿਹੜੇ ਕੋਈ ਗੰਗਾ ਨੂੰ ਜ਼ਿਆਦਾ ਮਹਾਨਤਾ ਦੇਣ ਵਾਲੇ ਹੈ। ਇਹ ਪ੍ਰਸੰਗ ਵਿੱਚੋਂ ਵੀ ਗੁਰੂ ਨਾਨਕ ਸਾਹਿਬ ਜੀ ਸਾਰੇ ਦੇਵੀ ਦੇਵਤਿਆਂ ਦੇ ਪੂਜਨੀਕ ਹੈ, ਸਤਿਕਾਰਯੋਗ ਹੈ। ਕਹੀ ਕਹੀ ਕਹੀ ਗੰਗਾ ਮਹਾਨ ਹੈ, ਗੁਰੂ ਨਾਨਕ ਸਾਹਿਬ ਦੇ ਚਰਨ ਕੋਈ ਨਹੀਂ। ਇੱਥੋਂ ਇਹ ਸਪਸ਼ਟ ਹੈ ਵੀ ਗੁਰੂ ਨਾਨਕ ਸਾਹਿਬ ਦੇ ਸਾਰੇ ਦੇਵੀ ਦੇਵਤੇ ਚਰਨਾਂ ਦੇ ਉਹ ਧੂੜ ਹਨ, ਸਤਿਕਾਰ ਕਰਨ ਵਾਲੇ ਹਨ। ਭਗਤ ਦ੍ਰਿੜਾਈ ਗੁਣੀ ਗਹੀਰਾ, ਮਹਾਰਾਜ ਨੇ ਇੱਥੇ ਕੁਝ ਸਮਾਂ ਰਹਿ ਕੇ ਸਾਰਿਆਂ ਨੂੰ ਪ੍ਰੇਮਾ ਭਗਤੀ ਕਰਨੀ ਪੱਕਿਆਂ ਕਰਵਾਈ। ਕੌਣ ਅਗਰਜ ਕਾ ਕੀਨ ਭਿਆਨਾ, ਫਿਰ ਗੁਰੂ ਮਹਾਰਾਜ ਨੇ ਹਰਿਦੁਆਰ ਤੋਂ ਅੱਗੇ ਨੂੰ ਚੱਲਣਾ ਕੀਤਾ। ਜਿਨਕੇ ਨਾਮ ਜਪੇ ਦੁਖ ਹਾਨਾ, ਹਾਂ ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਜਪਿਆ ਹੋਇਆ ਦੁੱਖ ਨਾਸ ਹੋ ਜਾਂਦੇ ਹਨ। ਦੋਹਰਾ ਜਗਤ ਜੋਤ ਜਗ ਮਗਤ ਜੁੱਤ, ਜਿਹਦੀ ਜਿਹੜੀ ਜੋਤ ਹੈ ਕਹਿੰਦੇ ਜਗ ਰਹੀ ਹੈ ਬੜੇ ਜਗਮਗ ਸਹਿਤ ਚਾਨਣੇ ਸਹਿਤ। ਨਿਤ ਆਭ ਮਤ ਚਿੱਤ ਦੇਤ, ਹਮੇਸ਼ਾ ਜੋ ਚਿੱਤ ਜੋ ਕਹਿੰਦੇ ਚਾਹੁੰਦੇ ਉਹੀ ਦਿੰਦੀ ਹੈ, ਭਾਵ ਜੋ ਚਿਤ ਵਿੱਚ ਖਾਸ ਉੱਡਦੀ ਉਹੀ ਦਿੰਦੀ ਹੈ ਸ਼ਕਤੀ। ਸ਼ੂਲ ਹਰੀ ਮੰਗਲ ਕਰੀ, ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ, ਮੰਗਲ ਖੁਸ਼ੀਆਂ ਨੂੰ ਕਰਨ ਵਾਲੀ ਹੈ। ਜੈ ਜੈ ਕਿਰਪਾ ਨਿਕੇਤ, ਜਿਹੜੀ ਸ਼ਕਤੀ ਹੈ ਕਰਤਾ ਦੀ ਦਾਦੀ ਕਿਰਪਾ ਦਾ ਘਰ, ਉਹਦੀ ਜੈ ਫਤਿਹ ਹੋਵੇ। ਪਰਮੇਸ਼ਰ ਦੀ ਸੱਤਾ ਦੀ ਮਹਿਮਾ ਦਾ ਮੰਗਲ ਹੈ। ਜਗਮਗ ਜੋਤ ਜਗਮਗ ਜੋਤ ਜਿਹੜਾ ਸੁਧ ਰਿਦਾ ਸਤੋ ਮੈਂ ਹੈ ਚੰਨ ਪ੍ਰਕਾਸ਼ ਸਹਿਤ, ਗਿਆਨ ਦੇ ਪ੍ਰਕਾਸ਼ ਸਹਿਤ, ਉੱਥੇ ਉਸ ਚੇਤਨ ਸੱਤਾ ਦੀ ਜਿਹੜੀ ਜੋਤ ਜਗਦੀ ਹੈ ਪ੍ਰਕਾਸ਼ਦੀ ਹੈ, ਜੋ ਹਮੇਸ਼ਾ ਪਰਮੇਸ਼ਰ ਦੀ ਸੱਤਾ ਜੋ ਚਿਤ ਅਮਰ ਚਾਹੁੰਦਾ ਹੈ ਉਹੀ ਦਿੰਦੀ ਹੈ ਸਭ ਨੂੰ। ਨਿਤ ਅਭ ਮਤ ਚਿਤ ਦੇ, ਜੋ ਚਿਤ ਵਿੱਚ ਅਭਮਤ ਹੈ, ਜੋ ਚਿਤ ਚਾਹੁੰਦਾ ਹੈ ਮਨ ਪਾਉਂਦੀ ਵਸਤੂ ਦਿੰਦੀ ਹੈ ਪਰਮੇਸ਼ਰ ਦੀ ਸਤਾ ਸਪੁਰਤੀ। ਸੂਲ ਹਰੀ ਮੰਗਲ ਕਰੀ, ਇਸ ਤਰ੍ਹਾਂ ਕਹਿੰਦੇ ਤਿੰਨ ਤਰ੍ਹਾਂ ਦੇ ਜਿਹੜੇ ਦੁੱਖ ਹਨ ਨਾਸ਼ ਕਰਨ ਵਾਲੀ, ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਨੂੰ ਬਖਸ਼ਣ ਵਾਲੀ ਹੈ। ਜੈ ਜੈ ਕਿਰਪਾ ਨਿਕੇਤ, ਜਿਹੜੀ ਵਾਹਿਗੁਰੂ ਦੀ ਚੇਤਨ ਸੱਤਾ ਕਿਰਪਾ ਦੀ ਘਰ ਹੈ ਉਹਦੀ ਜੈ ਫਤਿਹ ਹੋਵੇ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਫੇਰੂ ਸੁਤ ਸੁਣੀਏ ਕਥਾ। ਇਸ ਤਰ੍ਹਾਂ ਇਹ ਬਾਬਾ ਫੇਰੂ ਜੀ ਦੇ ਸਪੁੱਤਰ ਭਾਵ ਗੁਰੂ ਅੰਗਦ ਸਾਹਿਬ ਜੀ ਕਥਾ ਸੁਣੀਏ ਗੁਰੂ ਨਾਨਕ ਸਾਹਿਬ ਜੀ ਦੀ। ਪਿਖੀ ਜਥਾ ਮੈਂ ਕਥਾ ਤਥਾ, ਬਾਲਾ ਜੀ ਕਹਿੰਦੇ ਜਿੰਨਾ ਚਿਰ ਇਸ ਤਰ੍ਹਾਂ ਮੈਂ ਅੱਖਾਂ ਨਾਲ ਵੇਖੀ ਉਸੇ ਤਰ੍ਹਾਂ ਮੈਂ ਜਵਾਨ ਨਾਲ ਤੁਹਾਨੂੰ ਕਹਿੰਦਾ ਹਾਂ ਦੱਸਦਾ ਹਾਂ। ਆਗੈ ਗਮਨ ਕੀਨ ਗੁਣ ਖਾਨੀ, ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਗੰਗਾ ਹਰਿਦੁਆਰ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਨਰਨ ਉਧਾਰਨ ਜਿਨ ਮਨ ਬਾਨੀ, ਇਹਨਾਂ ਦਾ ਮਨ ਬਾਣੀ ਹੀ ਸਰੀਰ ਕਰਕੇ ਬਸ ਇਹੀ ਪ੍ਰਯੋਜਨ ਹੈ ਵੀ ਲੋਕਾਂ ਦਾ ਉਧਾਰ ਕਰਨਾ ਹੈ। ਭੁਜੰਗ ਛੰਦ ਚੱਲੇ ਜਾਤ ਮੋ ਸੰਗ ਬੋਲੇ ਕਿਰਪਾਲਾ। ਭਾਈ ਬਾਲਾ ਜੀ ਕਹਿੰਦੇ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਚਲੇ ਜਾ ਰਹੇ ਸੀ, ਮੇਰੇ ਸਾਥਿਓਂ ਬਚਨ ਬੋਲੇ ਦਿਆਲੂ ਕਿਰਪਾਲੂ। ਅਬੈ ਦੇਖੀਐ ਕਾਨਕੀ ਬ੍ਰਿਜ ਸ਼ਾਲਾ। ਭਾਈ ਬਾਲਾ ਜੀ ਜੋ ਕ੍ਰਾਂ ਕ੍ਰਿਸ਼ਨ ਭਗਵਾਨ ਦੀ ਬ੍ਰਿਜ ਭੂਮੀ ਹੈ, ਬ੍ਰਿਜ ਅਸਥਾਨ ਹੈ, ਉਹ ਵੀ ਹੁਣ ਆਪਾਂ ਚੱਲ ਕੇ ਦੇਖੀਏ। ਜਹਾਂ ਅਵਤਾਰੰ ਧਰਿਓ ਕੰਸ ਨਾਸ਼ੂ। ਜਿੱਥੇ ਕੰਸ ਨੂੰ ਨਾਸ ਕਰਨ ਵਾਲੇ ਕ੍ਰਿਸ਼ਨ ਭਗਵਾਨ ਨੇ ਅਵਤਾਰ ਧਾਰਨ ਕੀਤਾ ਹੈ। ਕਿਉਂ ਹੈ ਕਲੋਲੰ ਯਸ਼ੋਦਾ ਆਵਾਸੂ। ਯਸ਼ੋਦਾ ਮਾਤਾ ਦੇ ਘਰ ਦੇ ਵਿੱਚ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਬਾਲਕ ਰੂਪ ਦੇ ਵਿੱਚ ਕਲੋਲ ਕੀਤੇ, ਲੀਲਾ ਖੇਡਾਂ ਕੀਤੀਆਂ ਹਨ। ਸਵਈਆ ਰਵ ਕੀ ਤਨੀਆ ਜਹ ਸੁੰਦਰ ਰਾਜਤ। ਭਾਈ ਬਾਲਾ ਜਿੱਥੇ ਕਹਿੰਦੇ ਉਹ ਬ੍ਰਿਜ ਭੂਮੀ ਵਿੱਚ ਸੂਰਜ ਦੀ ਪੁੱਤਰੀ ਜਿਹੜੀ ਜਮਨਾ ਹੈ, ਉਹ ਸੋਹਣੀ ਰਾਜ ਦੀ ਬਰਾਜਦੀ ਹੈ। ਖੇਲਤ ਸਿਆਮ ਮਹਾ ਸੁਖ ਪਾਇਓ। ਜਮਨਾ ਦੇ ਕਿਨਾਰੇ ਕਹਿੰਦੇ ਕ੍ਰਿਸ਼ਨ ਜੀ ਨੇ ਖੇਲਦਿਆਂ ਬੜਾ ਭਾਰੀ ਸੁਖ ਪਾਇਆ ਹੈ। ਕਿਰਪਾ ਚੜ੍ਹਤੇ ਨ ਚਰਾਵਨ ਕੀਨ। ਇਸ ਤਰ੍ਹਾਂ ਗੋਵਰਧਨ ਨਾਮੇ ਪਹਾੜ ਦੇ ਉੱਪਰ ਚੜ੍ਹ ਕੇ ਜਿੱਥੇ ਕਹਿੰਦੇ ਬੜੀਆਂ ਗੁੰਗਾਂ ਵੀ ਚਰਾਉਣਾ ਕੀਤੀਆਂ ਕ੍ਰਿਸ਼ਨ ਜੀ ਨੇ। ਧਰਾ ਬਹੁ ਭਾਰ ਕੁਜਾਹੇ ਮਿਟਾਇਓ। ਇਹਨਾਂ ਨੇ ਕਹਿੰਦੇ ਬੜੇ ਬੜੇ ਦੰਤਾਂ ਨੂੰ ਮਾਰ ਕੇ ਧਰਤੀ ਉੱਪਰ ਪਾਪਾਂ ਦਾ ਭਾਰ ਬਹੁਤ ਮਿਟਾਇਆ ਹੈ। ਕੁਲ ਦੈਤਨ ਕੇ ਸਭ ਨਾਸ਼ ਕਰੇ। ਕ੍ਰਿਸ਼ਨ ਜੀ ਨੇ ਕਹਿੰਦੇ ਦੈਤਾਂ ਦੇ ਕੁਲਾਂ ਦੇ ਕੁਲ ਨਾਸ ਕਰਤੇ, ਕੋੜਵੇਂ ਮਾਰ ਕੇ ਖਤਮ ਕਰਦੇ। ਮਿਲ ਗੁਆਰਨ ਸੰਗ ਮਖੇਲ ਮਚਾਇਓ। ਕ੍ਰਿਸ਼ਨ ਜੀ ਨੇ ਗਵਾਲਿਆਂ ਨਾਲ ਮਿਲ ਕਰਕੇ ਕਹਿੰਦੇ ਇਸ ਤਰ੍ਹਾਂ ਖੇਲ ਮਚਾਈ, ਰਾਸ ਲੀਲਾ ਕੀਤੀ। ਹਮਸੋ ਇਹ ਬੈਨ ਕਹੇ ਜਬ ਲਓ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਮਹਾਰਾਜ ਮੇਰੇ ਸਾਥ ਬਰਦਾਨੇ ਦੇ ਸਾਥ ਬਚਨ ਕਹੀ ਰਹੇ ਸਨ, ਤਬ ਲੋ ਬ੍ਰਿਜ ਭੂਮ ਸਮੀਪ ਦਿਖਾ ਦਸਾਇਓ। ਇਹਨੇ ਨੂੰ ਕਹਿੰਦੇ ਜਿਹੜੀ ਬਿਰਚਸ਼ਾਲਾ ਹੈ ਨਾ, ਬਿਰਜ ਭੂਮੀ ਹੈ, ਉਹ ਕਹਿੰਦੇ ਸਾਨੂੰ ਨੇੜੇ ਦਿਸਣ ਲੱਗ ਪਈ। ਫਿਰ ਇੱਕ ਬਿਲੋਕ ਕੇ ਬੈਠ ਗਏ। ਇੱਕ ਵੱਡਾ ਸਵਾਰਾ ਗੋਵਰਧਨ ਨਾਮੇ ਪਹਾੜ ਦੇਖ ਕੇ ਗੁਰੂ ਮਹਾਰਾਜ ਦੇ ਨੇੜੇ ਜੇ ਹੋ ਕੇ ਬੈਠ ਗਏ। ਤਬ ਬੈਨ ਭਨੇ ਗੁਰ ਸੋ ਮਰਦਾਨਾ। ਭਾਈ ਮਰਦਾਨਾ ਜੀ ਨੇ ਸਤਿਗੁਰੂ ਦੇ ਸਾਥ ਬਚਨ ਕਹੇ। ਜਮਨਾ ਤਟ ਕੂਟ ਪਰਿਓ ਕੇ ਭਾਂਤ ਸੁਣ। ਜਮਨਾ ਦੇ ਕਿਨਾਰੇ ਵੱਡਾ ਸਾਰਾ ਪਹਾੜ ਜਾਏ ਕਿਵੇਂ ਪਿਆ ਇੱਥੇ। ਦੂਸਰ ਨਾਹੇ ਸਮੀਪ ਦਸਾਨਾ। ਹੋਰ ਤਾਂ ਨੇੜੇ ਤੇਰੇ ਦੂਸਰਾ ਕੋਈ ਏਡਾ ਵੱਡਾ ਪਹਾੜ ਪਰਬਤ ਨਹੀਂ ਦਿਸਦਾ, ਇਹੀ ਇੱਕ ਪਿਆ ਕਿਨਾਰੇ ਤੇ। ਔਰ ਮੇਰੇ ਸੰਦੇਹ ਭਇਓ ਅਤਿਸ਼ੈ। ਵੱਡੇ ਸਾਰੇ ਪਰਬਤ ਨੂੰ ਦੇਖ ਕੇ ਮੇਰੇ ਹਿਰਦੇ ਤਾਂ ਬੜਾ ਭਾਰੀ ਸੰਸਾ ਜਾ ਹੋਇਆ ਆ। ਸੁਣ ਸ੍ਰੀ ਨਾਨਕ ਬੈਨ ਬਖਾਨਾ। ਮਰਦਾਨਾ ਜੀ ਤੋਂ ਸੁਣ ਕੇ ਸਤਿਗੁਰੂ ਜੀ ਨੇ ਬਚਨ ਕਿਹਾ। ਜਬ ਰਾਮ ਬੰਧਾਇਓ ਸਾਗਰ ਸੇਤ। ਮਰਦਾਨੇ ਜਦੋਂ ਰਾਮ ਚੰਦਰ ਜੀ ਨੇ ਉਹ ਸਮੁੰਦਰ ਉੱਪਰ ਰਮੇਸ਼ਰ ਨਾਮੇ ਪੁਲ ਬਣਾਇਆ ਬਣਿਆ ਸੀ। ਪਰਾ ਤਬ ਕੋ ਗਿਰ ਹੈ ਇਹ ਥਾਨਾ। ਉਹਨਾਂ ਦਾ ਇਹ ਵੱਡਾ ਸਾਰਾ ਜਿਹੜਾ ਪਹਾੜ ਇੱਥੇ ਪਿਆ ਹੋਇਆ ਹੈ। ਸਭ ਹੀ ਵਰਤਾਂਤ ਕਹੋ ਇਹ ਕੋ। ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਪਹਾੜ ਦਾ ਸਾਰਾ ਪ੍ਰਸੰਗ ਮੈਨੂੰ ਆਖੋ। ਪ੍ਰਭ ਬੈਨ ਭਨੇ ਸੁਣੀਏ ਮਰਦਾਨਾ। ਗੁਰੂ ਮਹਾਰਾਜ ਨੇ ਬਚਨ ਕਹਿ ਲੈ ਵੀ ਮਰਦਾਨਾ ਫਿਰ ਇਸ ਪਰਬਤ ਦਾ ਸਾਰਾ ਹੀ ਪ੍ਰਸੰਗ ਸੁਣ ਲੈ। ਜਬ ਸਾਗਰ ਸੇਤ ਸੰਪੂਰਨ ਭਾਵ। ਮਰਦਾਨੇ ਜਦੋਂ ਰਾਮ ਜੀ ਨੇ ਉਹ ਸਮੁੰਦਰ ਦੇ ਉੱਪਰ ਪੁਲ ਬੰਨਿਆ ਸੀ ਨਾ, ਕਹਿੰਦੇ ਉਹ ਪੁਲ ਪੂਰਾ ਹੋ ਗਿਆ ਸੀ, ਸੰਪੂਰਨ ਹੋ ਗਿਆ ਸੀ। ਰਘਬੀਰ ਤਬੈ ਇਹ ਭਾਂਤ ਬਖਾਨਾ। ਰਾਮ ਚੰਦਰ ਜੀ ਜੋ ਰਾਘਵਾਂ ਦੀ ਕੁਲ ਦੇ ਸੂਰਵੀਰ, ਉਹਨਾਂ ਨੇ ਉਹ ਬਚਨ ਕਿਹਾ ਸੀ ਉੱਚੀ ਆਵਾਜ਼ ਨਾਲ। ਗਿਰ ਗਿਰ ਨ ਆਨਹ ਔਰ ਅਬੈ। ਕਹਿੰਦੇ ਵੀ ਹੋਰ ਪਹਾੜ ਨਾ ਚੁੱਕ ਚੁੱਕ ਕੇ ਲਿਆਓ, ਸਾਰੇ ਜਿੱਥੇ ਜਿੱਥੇ ਕਹਿੰਦੇ ਕੋਈ ਲੈ ਕੇ ਆਇਆ ਉਹਨੂੰ ਸੁੱਟ ਆਓ। ਤੇਹ ਕਾਲ ਵਿਖੈ ਇਹ ਠਾ ਹਨੁਮਾਨ। ਮਰਦਾਨੇ ਜਦੋਂ ਰਾਮ ਜੀ ਨੇ ਕਿਹਾ ਸੀ ਵੀ ਜਿਹੜੇ ਕੋਈ ਪਹਾੜ ਚੁੱਕ ਕੇ ਲਿਆ ਜਿੱਥੇ ਕੋਈ ਯਾਰ ਉੱਥੇ ਸੁੱਟ ਆਓ, ਇੱਥੇ ਨਹੀਂ ਲਿਆਉਣਾ, ਸਮੁੰਦਰ ਦੇ ਉੱਪਰ ਪੁਲ ਪੂਰਾ ਹੋ ਗਿਆ। ਕਹਿੰਦੇ ਉਸ ਵੇਲੇ ਜਿਹੜਾ ਹਨੂੰਮਾਨ ਸੀ ਇੱਥੇ ਆਇਆ ਸੀ, ਇੱਥੇ ਆ ਪਹੁੰਚਿਆ ਸੀ ਪਹਾੜ ਲੈ ਕੇ। ਛਿੱਤ ਪੈ ਧਰ ਬੈਸ ਰਹਾ ਗਿਰ ਕੋ, ਇਹ ਮਰਦਾਨੇ ਵੀ ਹਨੂੰਮਾਨ ਜਿਹੜਾ ਇਹ ਵੱਡਾ ਸਾਰਾ ਪਹਾੜ ਜਾ ਲੈ ਕੇ ਧਰਤੀ ਤੇ ਬੈਠ ਗਿਆ ਸੀ। ਰਘਵੀਰ ਕੇ ਤੀਰ ਨਕੀਨ ਭਿਆਨਾ, ਰਾਮ ਜੀ ਦੇ ਕੋਲ ਹਨੂੰਮਾਨ ਨੇ ਜਾਣਾ ਨੀ ਕੀਤਾ ਸੀ। ਆਏ ਸਪਾਏ ਤਜੇ ਗਿਰ ਬਾਂਦਰ, ਜਿਹੜੇ ਬਾਕੀ ਬਾਂਦਰ ਸੀ ਉਹਨਾਂ ਨੇ ਰਾਮ ਦੀ ਆਗਿਆ ਪਾ ਕੇ ਆਪੋ ਪਹਾੜ ਜੇ ਸਿੱਟ ਦਿੱਤੇ ਸੀ। ਰਾਮ ਕੇ ਤੀਰ ਗਏ ਸਭ ਧਾਈ, ਕੀਤਾ ਸਾਰੇ ਬਾਂਦਰ ਜੇ ਕਹਿੰਦੇ ਦੌੜਦੇ ਛਾਲਾਂ ਮਾਰਦੇ ਰਾਮ ਜੀ ਦੇ ਕੋਲ ਚਲੇ ਗਏ। ਸ੍ਰੀ ਰਘਵੀਰ ਬਿਲੋਕ ਕਹੈ, ਰਾਮ ਜੀ ਨੇ ਕਹਿੰਦੇ ਵੇਖ ਕੇ ਤੇ ਫਿਰ ਕਹਿਣ ਲੱਗੇ, ਹਨੂੰਮਾਨ ਬਲੀ ਨਹਿ ਦੇਤ ਦਿਖਾਈ, ਤੁਹਾਡੇ ਵਿੱਚੋਂ ਜਿਹੜਾ ਬਲੀ ਹਨੂੰਮਾਨ ਉਹ ਤਾਂ ਦਿਖਾਲੀ ਨਿੰਦਾ, ਹੋਰ ਸਾਰੇ ਆਏ ਦਿਸ ਰਹੇ। ਇਉਂ ਸੁਣ ਕੇ ਤੇ ਸੰਗ ਹੁਤੋ ਜੋ, ਇਹ ਵੀ ਮਰਦਾਨੇ ਇਉਂ ਸੁਣ ਕੇ ਜਿਹੜਾ ਕੋਈ ਹਨੂੰਮਾਨ ਦੇ ਨਾਲ ਹੀ ਕੋਈ ਪਹਾੜ ਜਾ ਚੁੱਕੀ ਸੀ, ਸਭਾ ਕਹਿ ਕੇ ਤਬ ਗਾਥ ਸੁਣਾਈ, ਹਨੂੰਮਾਨ ਦੀ ਸਾਰੀ ਜਿਹੜੀ ਗੱਲਬਾਤ ਕਹਿ ਕੇ ਰਾਮ ਜੀ ਨੂੰ ਸੁਣਾਈ ਸੀ। ਰਾਮ ਕਹਿ ਤਹ ਜਾਹੋ ਅਬੈ, ਰਾਮ ਜੀ ਨੇ ਉਸ ਬਾਂਦਰ ਨੂੰ ਕਿਹਾ ਸੀ ਵੀ ਹੁਣ ਤੂੰ ਚਲਿਆ ਜਾ ਹਨੂੰਮਾਨ ਕੋਲ। ਇੱਕ ਬਾਂਦਰ ਆਨਹ ਬੇਗ ਬੁਲਾਈ, ਇੱਕ ਵੀ ਬਾਂਦਰ ਜਾ ਕੇ ਹਨੂੰਮਾਨ ਨੂੰ ਛੇਤੀ ਜਾ ਕੇ ਬੁਲਾ ਕੇ ਲੈ ਆਵੇ। ਤਾਏ ਗਯੋ ਹਨੂੰਮਾਨ ਸਮੀਪ, ਮਰਦਾਨੇ ਇੱਕ ਬਾਂਦਰ ਦਾ ਦੌੜਦਾ ਹੋਇਆ ਹਨੂੰਮਾਨ ਦੇ ਕੋਲ ਚਲਿਆ ਗਿਆ। ਚਲੋ ਰਘਵੀਰ ਨਬੇਗ ਬੁਲਾਵਾ, ਬਾਂਦਰ ਨੇ ਕਿਹਾ ਸੀ ਵੀ ਛੇਤੀ ਜੇ ਕੇ ਚਲ ਹਨੂੰਮਾਨਾ, ਤੈਨੂੰ ਰਾਮ ਜੀ ਨੇ ਬੁਲਾਇਆ ਹੈ। ਮੇਰੋ ਨ ਜਾਨ ਬਣੈ ਇਹ ਭਾਂਤ, ਮਰਦਾਨੇ ਹਨੂੰਮਾਨ ਨੇ ਉਸ ਬਾਂਦਰ ਨੂੰ ਕਿਹਾ ਸੀ ਵੀ ਮੇਰਾ ਤਾਂ ਉੱਥੇ ਹੁਣ ਜਾਣਾ ਨੀ ਬਣਦਾ ਰਾਮ ਜੀ ਦੇ ਕੋਲ। ਬਿਰਤੰਤ ਸਭੈ ਕਹਿ ਕੇ ਸਮਝਾਵਾ, ਕਹਿੰਦੇ ਆ ਜਿਹੜਾ ਪਹਾੜ ਹੈ ਨਾ ਇਹਦਾ ਪ੍ਰਸੰਗ ਜਾ ਸਾਰਾ ਹਨੂੰਮਾਨ ਨੇ ਉਹ ਬਾਂਦਰ ਨੂੰ ਕਹਿ ਕੇ ਸਮਝਾਇਆ। ਸੋ ਸੁਣ ਕੇ ਪੁਨ ਰਾਮ ਸਮੀਪ, ਇਹ ਵੀ ਮਰਦਾਨੇ ਪਹਾੜ ਦਾ ਪ੍ਰਸੰਗ ਜਾ ਸੁਣ ਕੇ ਉਹ ਜਿਹੜਾ ਬਾਂਦਰ ਆਇਆ ਸੀ ਉਹ ਰਾਮ ਜੀ ਦੇ ਕੋਲ ਫਿਰ ਚਲਿਆ ਗਿਆ। ਉਹ ਸਭ ਹੀ ਸੋ ਪ੍ਰਸੰਗ ਸੁਣਾਵਾ, ਚਲਿਆ ਗਿਆ ਸੀ ਸਾਰਾ ਹੀ ਪ੍ਰਸੰਗ ਉਹਨੇ ਸੁਣਾਇਆ ਸੀ। ਆਵਤ ਹੈ ਨਾ ਪ੍ਰਭੰਗ ਜਨ ਨੰਦਨ, ਪ੍ਰਭੰਜਨ ਨੰਦਨ ਇਸ ਤਰ੍ਹਾਂ ਹੈ ਰਾਮ ਜੀ ਉਹ ਜਿਹੜਾ ਪੌਣ ਦਾ ਪੁੱਤਰ ਹੈ ਹਨੂੰਮਾਨ, ਕਿਉਂਕਿ ਉਹ ਨਾਰਦ ਮੁਨੀ ਨੇ ਪਿੱਪਲ ਦੇ ਪੱਤੇ ਉੱਪਰ ਉਹ ਬਿਨ ਜਿਹਾ ਲਏ ਕਿ ਮੋਹਣੀ ਅਵਤਾਰ ਦਾ ਜਦੋਂ ਸਾਰਿਆ ਸੀ ਸਰੂਪ ਅਤੇ ਸ਼ਿਵਾ ਦਾ ਉਹ ਦੇਖ ਕੇ ਮੋਹਣੀ ਰੂਪ ਦੇ ਵਿੱਚ ਉਹ ਬਿੰਦ ਜਿਹਾ ਗਿਰ ਗਿਆ ਸੀ। ਅਤੇ ਇਹ ਜਿਹੜੀ ਅੰਜਨੀ ਆ ਹਨੂੰਮਾਨ ਦੀ ਮਾਂ ਹੈ ਜਿੱਥੇ ਬੈਠੀ ਉਹ ਗੋਦਾਵਰੀ ਨਦੀ 'ਤੇ ਭਗਤੀ ਕਰ ਰਹੀ ਸੀ, ਉਹਨੂੰ ਕਿਹਾ ਜਾ ਕੇ ਵੀ ਤੂੰ ਕਿਸੇ ਤੋਂ ਗੁਰਮੰਤਰ ਲਿਆ ਕਿ ਐਵੇਂ ਜਬਰਿਨ ਗੁਰੀ ਤਿੰਨੇ ਲਿਆ ਅਤੇ ਆ ਕੰਨ ਕਰ ਮੈਂ ਤੈਨੂੰ ਮੰਤਰ ਦੇਵਾਂ। ਇਸ ਤਰ੍ਹਾਂ ਉਹਨੇ ਕੰਨ ਜਿਹਾ ਕਰ ਦਿੱਤਾ ਅਤੇ ਉਹਨੇ ਉਹ ਪਰਦੇ ਪੱਤੇ ਉੱਪਰ ਜਿਹੜਾ ਪਿੰਡ ਜਿਹਾ ਲਿਆ ਸੀ ਅਤੇ ਉਹਨੂੰ ਫੂਕ ਮਾਰ ਕੇ ਅੰਦਰ ਕਰ ਦਿੱਤਾ ਸੀ। ਉਹ ਤਾਂ ਫਿਰ ਹਨੂੰਮਾਨ ਦਾ ਅੱਗੇ ਜਨਮ ਹੋ ਗਿਆ ਸੀ ਅੰਜਨੀ ਤੋਂ, ਇਸ ਕਰਕੇ ਇਹਨੂੰ ਪ੍ਰਭੰਜਨ ਨੰਦਨ ਕਹਿੰਦੇ, ਪੌਣ ਦਾ ਪੁੱਤਰ ਕਹਿੰਦੇ ਹਨੂੰਮਾਨ। ਫਿਰ ਪੜੋ ਪੰਗਤੀ, ਆਵਤ ਹੈ ਨਾ ਪ੍ਰਭੰਜਨ ਨੰਦਨ, ਜਿਹੜਾ ਪੌਣ ਦਾ ਪੁੱਤਰ ਹਨੂੰਮਾਨ ਨਹੀਂ ਆ ਰਿਹਾ ਹੈ, ਉਹ ਸੰਗ ਐਸੇ ਹੀ ਬੈਨ ਅਲਾਵਾ, ਮੇਰੇ ਸਾਥ ਹਨੂੰਮਾਨ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਯਾ ਹੈ ਪਹਾੜ ਉਪਾਰਨ ਮੈਂ, ਯਾ ਜਿਹੜਾ ਪਹਾੜ ਆ ਜਦੋਂ ਮੈਨੂੰ ਪਾੜਨਾ ਪੁੱਟਣਾ ਕੀਤਾ ਸੀ, ਜਬ ਲਾਗਿਓ ਤਬੈ ਇਹ ਬਾਨੀ ਲਾਈ, ਇਹ ਪਹਾੜ ਨੂੰ ਮੈਂ ਪੁੱਟਣ ਲੱਗਿਆ ਸੀ ਤੇ ਉਦੋਂ ਇਹ ਪਹਾੜ ਨੇ ਇਸ ਤਰ੍ਹਾਂ ਦੀ ਗੱਲ ਮੈਨੂੰ ਹਨੂੰਮਾਨ ਨੂੰ ਆਖੀ ਸੀ। ਮੋਹੇ ਉਚਾਵਹ ਨਾ ਹੈ ਅਬੈ, ਓਏ ਹਨੂੰਮਾਨਾ ਮੈਨੂੰ ਇਹ ਪਹਾੜ ਨੂੰ ਇੱਥੋਂ ਤੂੰ ਹੁਣ ਨਾ ਚੁੱਕ, ਜੇ ਉਚਾਵਹ ਤਾਂ ਸੁਣੀਏ ਮਨ ਲਾਈ, ਵੇ ਹਨੂੰਮਾਨਾ ਇਹ ਮੈਂ ਪਹਾੜ ਨੂੰ ਤੋਂ ਚੁੱਕਣਾ ਤਾਂ ਮਨ ਲਾ ਕੇ ਮੇਰੀ ਗੱਲ ਸੁਣ ਲਾ। ਸ੍ਰੀ ਰਘਬੀਰ ਜਹਾਂ ਪਦ ਪੰਕਜ, ਜਿੱਥੇ ਰਾਮ ਚੰਦਰ ਜੀ ਦੇ ਪਵਿੱਤਰ ਚਰਨ ਹੋਣ, ਤਾਂ ਕਿ ਤਰੇ ਮੋਹ ਦੇ ਹੁਟਕਾਈ, ਉਹ ਰਾਮ ਜੀ ਦੇ ਚਰਨਾਂ ਦੇ ਹੇਠ ਵੀ ਮੈਨੂੰ ਪਹਾੜ ਨੂੰ ਹਨੂਮਾਨਾ ਟਿਕਾ ਦੇਵੀ, ਆਨ ਸਥਾਨ ਵਿਖੇ ਜਿਤਰੋ, ਜੇ ਵੀ ਹਨੂਮਾਨਾ ਤੂੰ ਕਹਿੰਦੇ ਰਾਮ ਜੀ ਦੇ ਚਰਨਾਂ ਤੋਂ ਬਿਨਾਂ ਕਿਤੇ ਹੋਰ ਸਥਾਨ ਤੇ ਜਲਾ ਕੇ ਮੈਨੂੰ ਰੱਖਣਾ ਹੈ, ਤੇ ਥਾਨ ਕੇ ਨੀਕੇ ਰਹੋ ਇਹ ਥਾਈ, ਉਸ ਸਥਾਨ ਤੋਂ ਬਿਨਾਂ ਮੈਂ ਕਹਿੰਦੇ ਇਸ ਸਥਾਨ ਤੇ ਰਹਿ ਕੇ ਚੰਗਾ ਹਾਂ, ਸੋਹ ਪਹਾੜ ਕੇ ਸੰਗ ਕਰੀ, ਇਸ ਕਰਕੇ ਰਾਮ ਜੀ ਇਸ ਨੇ ਉਹ ਹਨੂੰਮਾਨ ਨੇ ਪਹਾੜ ਦੇ ਨਾਲ ਕਹਿੰਦੇ ਸੌਂਹ ਖਾ ਲੈਣਾ ਕੀਤੀ ਸੀ, ਵੀ ਕਸਮ ਨਾਲ ਕਹਿੰਦਾ ਮੈਂ ਸੌਂਹ ਖਾ ਕੇ ਕਹਿੰਦਾ ਵੀ ਰਾਮ ਜੀ ਦੇ ਚਰਨਾਂ ਦੇ ਹੇਠਾਂ ਤੈਨੂੰ ਜਾ ਕੇ ਰੱਖਾਂਗਾ, ਰਘਬੀਰ ਖਰੇ ਜਹ ਸਾਰੰਗ ਪਾਨੇ, ਉਹ ਕਹਿੰਦੇ ਕਸਮ ਖਾ ਕੇ ਹਨੂੰਮਾਨ ਨੇ ਮਹਾਰਾਜ ਕਿਹਾ ਵੀ ਜਿੱਥੇ ਤਨਕ ਤਾਰੀ ਰਾਮ ਜੀ ਕਿੱਥੇ ਖੜੋਤੇ ਹੈ ਉੱਥੇ ਉਹਨਾਂ ਦੇ ਚਰਨਾਂ ਵਿੱਚ ਵੀ ਤੈਨੂੰ ਜਾ ਕੇ ਮੈਂ ਟਿਕਾਵਾਂਗਾ, ਤਾਂ ਪਦ ਪੰਕਜ ਸੁੰਦਰ ਨੀਚੇ, ਉਹਨਾਂ ਦੇ ਜਿਹੜੇ ਚਰਨ ਕਵਲ ਹੈ ਉਹ ਸੋਹਣੇ ਉਹਨਾਂ ਦੇ ਹੇਠਾਂ, ਮੈਂ ਦਿਓ ਟਿਕਾਏ ਭਲੇ ਮਨ ਬਾਨੀ, ਹਾੜੇ ਮਨ ਬਾਣੀ ਸਰੀਰ ਕਰਕੇ ਮੈਂ ਸੌਂਹ ਖਾ ਕੇ ਕਹਿੰਦਾ ਉਹਨਾਂ ਦੇ ਚਰਨਾਂ ਦੇ ਹੇਠ ਤੈਨੂੰ ਟਿਕਾ ਦਿਆਂਗਾ, ਇਉਂ ਕਹਿ ਕੇ ਕਰ ਲੀਨ ਉਚਾਏ, ਮਹਾਰਾਜ ਜਿਹੜਾ ਪਹਾੜ ਹੈ ਉਹਨੂੰ ਕਹਿ ਕੇ ਤੇ ਹਨੂੰਮਾਨ ਨੇ ਚੁੱਕ ਲਿਆ ਸੀ, ਚੱਲਿਓ ਮਗ ਤੂਰਨ ਸੋ ਬਲ ਖਾਨੀ, ਜਿਹੜਾ ਬਲਦਾ ਖਾਨ ਮਹਾਰਾਜ ਇਸ ਤਰ੍ਹਾਂ ਛੇਤੀ ਚੱਲਿਆ, ਸਿਰਤ ਸਪੂਰਨ ਹੋਏ ਗਯੋ ਤਬ, ਇੱਧਰ ਮਹਾਰਾ ਆਪ ਜੀ ਦੇ ਜਿਹੜਾ ਪਰਮੇਸ਼ਰ ਪੁਲ ਸਮੁੰਦਰ ਉੱਪਰ ਪੁਲ ਬੰਨਾ ਸੀ ਉਹ ਪੂਰਾ ਹੋ ਗਿਆ ਹੈ, ਆਪਨੇ ਆਇਸ ਯਾ ਫੁਰਮਾਨੀ, ਆਪ ਜੀ ਨੇ ਆਗਿਆ ਕਰ ਦਿੱਤੀ, ਜੇ ਜੋ ਜਿਹ ਥਾਨ ਵਿਖੇ ਗਿਰ ਲਿਆਵਤ, ਜਿਹੜਾ ਵੀ ਕਿਸੇ ਸਥਾਨ ਤੇ ਪਹਾੜ ਚੁੱਕ ਕੇ ਲਈ ਆ ਰਿਹਾ ਸੋ ਤਿਹ ਥਾਨ ਮੈਂ ਦੇ ਹੁਟਕਾਈ, ਵੀ ਜਿਹੜਾ ਬਾਂਦਰ ਹੈ ਜਾਂ ਸੂਰਵੀਰ ਸੈਨਾਪਤੀ ਉਸੇ ਸਥਾਨ ਤੇ ਟਿਕਾ ਦੇ, ਉੱਥੇ ਰੱਖ ਕੇ ਆ ਜੇ, ਇੱਥੇ ਨਾ ਲੈ ਕੇ ਆਏ, ਸਰਾਵਰ ਕੀ ਸੁਣ ਕੇ, ਹੇ ਰਾਮ ਜੀ ਹਨੂੰਮਾਨ ਨੇ ਆਪ ਜੀ ਦੀ ਆਗਿਆ ਸੁਣ ਕੇ, ਉਸ ਮੰਜਸ ਜਾਨ ਹਿਰਦੇ ਕਪ ਰਾਈ, ਅਜੋ ਬਾਂਦਰਾਂ ਦਾ ਰਾਜਾ ਹਨੂੰਮਾਨ ਹਿਰਦੇ ਵਿੱਚ ਅਣਬਣ ਜੀ ਗੱਲ ਜਾਣ ਕੇ, ਜੇ ਨਾ ਤਜੋ ਧਰਮ ਦਾਸ ਨਹਕੋ, ਹਨੂੰਮਾਨ ਨੇ ਵਿਚਾਰਿਆ ਵੀ ਜੇ ਹੁਣ ਮੈਂ ਰਾਮ ਜੀ ਦਾ ਕਿਹਾ ਬਚਨ ਨੀ ਮੰਨਦਾ ਫਿਰ ਦਾਸ ਦਾ ਜਿਹੜਾ ਧਰਮ ਹੈ ਉਹ ਖਤਮ ਹੁੰਦਾ ਹੈ, ਸੋ ਨਾਸ ਹੋਇਆ ਜਾਤ ਹੋਇਆ ਨਾ ਹੈ ਭਲਾਈ, ਉਹ ਕਹਿੰਦੇ ਨਾਸ ਹੋ ਜਾਂਦਾ ਨਾ ਜੀ, ਸੋ ਨਾਸ ਹੋਇਆ ਜਾਤ ਹੈ ਨਾ ਹੈ ਭਲਾਈ, ਇਹਦੇ ਵਿੱਚ ਭਲਿਆਈ ਨੀ ਚੰਗੀ ਗੱਲ ਨੀ, ਵੀ ਜਿਹੜਾ ਦਾਸ ਦਾ ਧਰਮ ਹੁੰਦਾ ਜੋ ਸਾਮੀ ਕਹੇ ਉਹਨੂੰ ਖਿੜੇ ਮੱਥੇ ਮੰਨਣਾ, ਵੀ ਜੇ ਹੁਣ ਮੈਂ ਨਹੀਂ ਇੱਥੇ ਪਹਾੜ ਛੱਡਦਾ ਤੇ ਉਧਰੋਂ ਮੈਂ ਕਸਮ ਖਾਧੀ ਹੈ ਜੇ ਇੱਧਰ ਲੈ ਕੇ ਜਾਣਾ ਤੇ ਫਿਰ ਉੱਧਰ ਹੁਕਮ ਹੋਇਆ ਵੀ ਨਹੀਂ ਲੈ ਕੇ ਆਉਣਾ ਹੈ, ਇਸ ਕਰਕੇ ਮਹਾਰਾ ਵੀ ਉਹਨੇ ਸੋਚਿਆ ਹੈ, ਜੇ ਤੱਜ ਜਾਓ ਗਿਰਾ ਮਮ ਝੂਠ ਹੋਇਆ, ਜੇ ਮੈਂ ਹੁਣ ਪਹਾੜ ਨੂੰ ਛੱਡ ਕੇ ਜਾਣਾ ਫਿਰ ਮੈਂ ਜੋ ਸੌਂਹ ਖਾ ਕੇ ਗੱਲ ਪਹਾੜ ਨੂੰ ਕਹੀ ਉਹ ਝੂਠੀ ਹੁੰਦੀ ਹੈ, ਇਸ ਵਿਚਾਰ ਰਹਿਓ ਤੇ ਥਾਈ, ਇਸ ਤਰ੍ਹਾਂ ਮਹਾਰਾ ਜਿਹੜਾ ਹਨੂੰਮਾਨ ਸੂਰਵੀਰ ਵਿਚਾਰ ਕੇ ਉੱਥੇ ਪਹਾੜ ਰੱਖ ਕੇ ਉੱਥੇ ਟਿਕ ਰਿਹਾ, ਸ੍ਰੀ ਰਘਬੀਰ ਕਹਿਓ ਸੁਣ ਕੇ, ਇਸ ਤਰ੍ਹਾਂ ਮਰਦਾਨੇ ਵੀ ਰਾਮ ਚੰਦਰ ਜੀ ਨੇ ਬਾਂਦਰ ਤੋਂ ਸੁਣ ਕੇ ਫਿਰ ਇਉਂ ਕਿਹਾ ਸੀ, ਯੁਗ ਦੁਆਪਰ ਮੈਂ ਧਰਹੁ ਅਵਤਾਰੂ, ਹਨੂੰਮਾਨ ਨੂੰ ਕਹਿ ਦੇ ਉਹ ਪਹਾੜ ਨੂੰ ਦੱਸ ਦੇਵੇ ਵੀ ਦੁਆਪਰ ਯੁਗ ਦੇ ਵਿੱਚ ਮੈਂ ਇਸ ਤਰ੍ਹਾਂ ਅਵਤਾਰ ਫੇਰ ਧਾਰਾਂਗਾ ਕ੍ਰਿਸ਼ਨ ਜੀ ਦਾ, ਉੱਪਰ ਤਾਂ ਕਿ ਬਿਲਾਸ ਕਰੋ, ਉਸ ਪਹਾੜ ਦੇ ਉੱਪਰ ਵੀ ਮੈਂ ਤਰ੍ਹਾਂ ਤਰ੍ਹਾਂ ਦੇ ਚੋਜ ਕਰਾਂਗਾ, ਚਿਰ ਕਾਲ ਲੋ ਮੈਂ ਪਗ ਸੰਗ ਬਹਾਰੂ, ਕਹਿੰਦੇ ਬਹੁਤ ਸਮੇਂ ਤੱਕ ਉਸ ਪਹਾੜ ਦੇ ਉੱਪਰ ਮੈਂ ਚਰਨਾਂ ਨਾਲ ਵਿਚਰਾਂਗਾ ਫਿਰਾਂ ਤੁਰਾਂਗਾ, ਸੋ ਸੁਣ ਕੇ ਹਨੂੰਮਾਨ ਕੇ ਤੀਰ, ਇਹ ਵੀ ਮਰਦਾਨੇ ਉਹ ਬਾਂਦਰ ਨੇ ਸੁਣ ਕੇ ਹਨੂੰਮਾਨ ਦੇ ਕੋਲ ਗਯੋ ਸਭ ਹੀ ਬਿਦ ਕੀਨ ਉਚਾਰੂ, ਚਲਿਆ ਗਿਆ ਸੀ ਸਭ ਤਰ੍ਹਾਂ ਕਰਕੇ ਢੰਗ ਨਾਲ ਦੱਸ ਦਿੱਤਾ ਵੀ ਰਾਮ ਜੀ ਆਉਂ ਕਹਿ ਰਹੇ ਆ ਪਹਾੜ ਨੂੰ ਆ ਦੱਸ ਦੇ ਵੀ ਦੁਆਪਰ ਯੁੱਗ ਦੇ ਵਿੱਚ ਫੇਰ ਆਉਣਗੇ ਰਾਮ ਕ੍ਰਿਸ਼ਨ ਰੂਪ ਹੋ ਕੇ ਫਿਰ ਤੇਰੇ ਤੇ ਆਪਣੇ ਮੁਬਾਰਕ ਚਰਨ ਪਾਉਣਗੇ ਤੇ ਵਿਚਰਨਗੇ। ਤੋਹਨ ਮਾਨ ਪਿਆਨ ਕੀਓ। ਤਾਂ ਵੀ ਜਿਹੜਾ ਹਨੂਮਾਨ ਹੈ ਉਹਨੇ ਇਸ ਅਸਥਾਨ ਤੇ ਗੋਵਰਧਨ ਨਾਵੇਂ ਪਹਾੜ ਨੂੰ ਛੱਡ ਕੇ ਫਿਰ ਰਾਮ ਜੀ ਦੇ ਕੋਲੇ ਜਾਣਾ ਕੀਤਾ ਸੀ। ਜਹ ਠਾਂਡੇ ਹੁਤੇ ਰਘਬੰਸ ਕੁਮਾਰ। ਇਹ ਮਰਦਾਨੇ ਜਿੱਥੇ ਕੁਮਾਰ ਅਵਸਥਾ ਵਾਲੇ ਜਵਾਨ ਅਵਸਥਾ ਵਾਲੇ ਰਾਮ ਜੀ ਖੜੋਤੇ ਸਨ। ਤਬ ਕੋ ਇਹ ਥਾਨ ਧਰਾ ਸੋ ਧਰਾ ਧਰ। ਇਹ ਵੀ ਮਰਦਾਨੇ ਉਸ ਤੋਂ ਸਮੇਂ ਤੋਂ ਲੈ ਕੇ ਧਰਤੀ ਉੱਪਰ ਜਿਹੜਾ ਗੋਵਰਧਨ ਨਾਮ ਵੱਡਾ ਸਾਰਾ ਪਰਬਤ ਰੱਖਿਆ ਪਿਆ ਹੈ। ਧਾਰ ਅਵਤਾਰ ਮੁਰਾਰ ਸੁਹਾਏ। ਇਹਦੇ ਤੇ ਵੀ ਦਵਾਪਰ ਯੁੱਗ ਦੇ ਵਿੱਚ ਮੁਰਾਦਕ ਦੈਂਤਾਂ ਨੂੰ ਮਾਰਨ ਵਾਲੇ ਕ੍ਰਿਸ਼ਨ ਜੀ ਅਵਤਾਰ ਧਾਰ ਕੇ ਸੋਭਨੀਕ ਹੋਏ। ਸਭ ਗੋਪਨ ਮੈਂ ਮਿਲ ਕੇ ਮਧਸੂਦਨ। ਜੋ ਮਧੂ ਦੈਂਤ ਨੂੰ ਕੱਟਣ ਵਾਲੇ ਹਨ ਸਾਰੇ ਗਵਾਲਿਆਂ ਨਾਲ ਮਿਲ ਜੁਲ ਕੇ ਬਾਲਕ ਸੰਗ ਮੈਂ ਖੇਲ ਮਚਾਏ। ਬੱਚਿਆਂ ਨਾਲ ਮਿਲ ਜੁਲ ਕੇ ਇੱਥੇ ਬੜੇ ਤਰ੍ਹਾਂ ਤਰ੍ਹਾਂ ਦੇ ਖੇਲ ਉਹਨਾਂ ਨੇ ਕੀਤੇ ਸੀ। ਇਹ ਜਾਨ ਪੁਨੀਤ ਪਹਾੜ ਵੱਡੋ। ਇਸ ਕਰਕੇ ਮਿਰਦਾਨੇ ਜਿਹੜਾ ਗੁਰਦਨ ਨਵੇਂ ਪਹਾੜ ਬਹੁਤ ਪਵਿੱਤਰ ਹੈ ਜਾਣ ਲੈ। ਪਦ ਕੇਸਵ ਕੇ ਬਹੁ ਕਾਲ ਲਗਾਏ। ਜਿੱਥੇ ਕਹਿੰਦੇ ਉਹ ਕ੍ਰਿਸ਼ਨ ਭਗਵਾਨ ਦੇ ਬਹੁਤ ਸਮੇਂ ਕਹਿੰਦੇ ਚਰਨ ਛੂਹਦੇ ਰਹੇ ਲੱਗਦੇ ਰਹੇ। ਜਿਹ ਨਾਸ਼ ਕਰੇ ਸਭ ਦੈਂਤਨ ਕੇ। ਜਿਸ ਕ੍ਰਿਸ਼ਨ ਭਗਵਾਨ ਨੇ ਕਹਿੰਦੇ ਬਹੁਤ ਹੀ ਦਾਸ ਕੀਤੇ ਦੈਂਤਾਂ ਦੇ ਕੋਲ। ਕੁਲ ਔਰ ਧਰਾ ਕੁਲ ਤੇ ਲਾਭ ਔਰ ਧਰਾ ਬਹੁ ਭਾਰ ਮਿਟਾਏ। ਹੋਰ ਕਹਿੰਦੇ ਧਰਤੀ ਦੇ ਵੱਡੇ ਪਾਪਾਂ ਦੇ ਭਾਰ ਨੂੰ ਮਿਟਾਇਆ ਦੈਂਤ ਮਾਰ ਕੇ। ਦੋਹਰਾ ਕਾਲਿੰਦਰੀ ਤੱਟ ਸ੍ਰੀ ਗੁਰੂ। ਇਸ ਤਰ੍ਹਾਂ ਜਮਨਾ ਦੇ ਕਿਨਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਸਰਬ ਸੁਣਾਏ। ਬੈਠੇ ਹੋਏ ਮਰਦਾਨੇ ਨੂੰ ਇਹ ਗੋਵਰਧਨ ਨਾਮੇ ਪਹਾੜ ਦਾ ਪ੍ਰਸੰਗ ਸੁਣਾ ਰਹੇ ਸੀ। ਮਰਦਾਨਾ ਹਰਖਤ ਭਇਓ। ਮਰਦਾਨਾ ਇਹ ਗੋਵਰਧਨ ਨਾਮੇ ਪਹਾੜ ਦਾ ਪ੍ਰਸੰਗ ਸੁਣ ਕੇ ਬਹੁਤ ਖੁਸ਼ ਹੋਇਆ। ਗਿਰ ਪ੍ਰਸੰਗ ਕੋ ਪਾਏ। ਜਿਹੜਾ ਗਰਦਨ ਨਾਵੇਂ ਪਹਾੜੇ ਦਾ ਪ੍ਰਸੰਗ ਪਾ ਕੇ ਸੁਣ ਕੇ ਚੌਪਈ ਤੇ ਸਥਾਨ ਮੇਲਾ ਥੋ ਭਾਰੀ। ਜਦੋਂ ਗੁਰੂ ਮਹਾਰਾਜ ਗਏ ਹੈ ਕਹਿੰਦੇ ਇੱਥੇ ਬੜਾ ਭਾਰੀ ਕਹਿੰਦੇ ਜੋੜ ਮੇਲਾ ਸੀ ਬਹੁਤ ਇਕੱਠ ਹੋਇਆ। ਪਰਬ ਲਖਿਓ ਆਏ ਨਰ ਨਾਰੀ। ਪੁਰਬ ਦਾ ਸਮਾਂ ਜਾਣ ਕਰਕੇ ਮਾਈ ਭਾਈ ਬਹੁਤੇ ਆਏ ਹੋਏ ਸੀ। ਬ੍ਰਹਮਚਾਰੀ ਬੈਰਾਗੀ ਜਤੀ। ਇਸੇ ਤਰ੍ਹਾਂ ਬ੍ਰਹਮਚਾਰੀ ਵੀ ਆਏ ਹੈ ਜਿਹੜੇ ਕੋਈ ਬਰਾਗੀ ਰਮੰਦ ਜੀ ਨੂੰ ਮੰਨਣ ਵਾਲੇ ਉਹ ਜੱਤੀ ਲੋਕ ਵੀ ਆਏ ਹੈ। ਬਹੁਤ ਵੈਸ਼ਨੋ ਦਿਸ਼ਪਟ ਸਤੀ। ਇਸੇ ਤਰ੍ਹਾਂ ਜਿਹੜੇ ਰਾਮਾਨੰਦ ਦੇ ਪੈਰੋਕਾਰ ਵੈਸ਼ਨੋ ਰਮਾਨੰਦ ਸੇਕ ਵੈਸ਼ਨੋ ਬਹੁਤ ਆਏ ਹੈ ਤੇ ਦਿਸ਼ਪਟ ਜਿਹੜੇ ਦਿਨਾਂ ਦਿਸ਼ਾ ਦਿਸ਼ਾ ਵਸਤਰ ਭਾਵ ਨਾਂਗੇ ਲੋਕ ਹੈ ਤੇ ਹੋਰ ਸਤ ਪ੍ਰਤੱਗੀ ਹੈ ਭਾਵ ਜਿਹੜਾ ਵਚਨ ਕੀਤਾ ਉਹਦੇ ਤੇ ਪੂਰਾ ਉਤਰਨ ਵਾਲੇ ਵੀ ਆਏ ਹੋਏ। ਤਪੀ ਔਰ ਸੰਨਿਆਸੀ ਆਏ। ਤਪੀ ਵੀ ਹੋਰ ਸੰਨਿਆਸੀ ਵੀ ਉੱਥੇ ਆਏ ਹੋਏ। ਬ੍ਰਿਜ ਵਿਖੇ ਨਰ ਪੁੰਜ ਸੁਹਾਏ। ਜਿਹੜਾ ਬ੍ਰਿਜ ਵਾਲਾ ਅਸਥਾਨ ਇੱਥੇ ਬਹੁਤ ਹੀ ਲੋਕ ਕਹਿੰਦੇ ਸੋਭਨੀਕ ਹੈ। ਸ੍ਰੀ ਗੁਰੂ ਨਾਨਕ ਅੰਤਰ ਜਾਮੀ। ਇੱਧਰ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦਿਲਾਂ ਦੇ ਜਾਣਨ ਵਾਲੇ ਅੰਤਰ ਜਾਮੀ। ਸਭ ਘੱਟ ਕੀ ਜਾਣਤ ਭੇ ਸਵਾਮੀ। ਮਹਾਰਾਜ ਨੇ ਸਾਰਿਆਂ ਦੇ ਹਿਰਦਿਆਂ ਦੀਆਂ ਜਾਣ ਲਈਆਂ। ਅੰਧ ਧੁੰਦ ਵਰਤਿਆ ਜਗ ਮਾਹੀ। ਸੰਸਾਰ ਦੇ ਵਿੱਚ ਬੜਾ ਕਹਿੰਦੇ ਅੰਧ ਧੁੰਦ ਦੀ ਕੁੱਪ ਹਨੇਰੀ ਵਰਤਿਆ। ਸ਼ੁੱਧ ਆਤਮਾ ਨਰਕੋ ਨਾਹੀ। ਕੋਈ ਪੁਰਿ ਸ਼ੁੱਧ ਮਨ ਵਾਲਾ ਨਹੀਂ ਦਿਸ ਰਿਹਾ ਇੱਥੇ। ਭਵ ਬੰਧਨ ਕੇ ਬੰਧੇ ਸਭ ਹੀ। ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਉਹਦੇ ਸਾਰੇ ਬੱਝੇ ਪਏ। ਟੁੱਟਣ ਹੋਏ ਨ ਤਨ ਕੋ ਕਬ ਹੀ। ਇਹਨਾਂ ਦਾ ਸਰੀਰ ਮੋਹ ਮਮਤਾ ਦੇ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਰਿਹਾ ਹੈ। ਕਾਮ ਕ੍ਰੋਧ ਲੋਭ ਅਹੰਕਾਰਾ। ਇੰਨੇ ਲੋਕ ਹੈ ਕਾਮ ਕ੍ਰੋਧ ਲੋਭ ਤੇ ਅਹੰਕਾਰ। ਇਨ ਮਹਿ ਵਰਤਿਆ ਮੋਹ ਗੁਬਾਰਾ। ਇਹਨਾਂ ਲੋਕਾਂ ਵਿੱਚ ਮੋਹ ਦਾ ਜਿਹੜਾ ਕੁੱਪ ਹਨੇਰਾ ਵਰਤ ਰਿਹਾ ਹੈ ਤੇ ਕਾਮ ਕ੍ਰੋਧ ਵਿੱਚ ਹੀ ਇਸ਼ਟਾ ਭਟਕ ਰਹੇ ਔਖੇ ਹੋ ਰਹੇ। ਬਾਸੁਰ ਮੈਂ ਧਰ ਦੰਭ ਅਨੇਕ। ਨੇਕਾ ਕਹਿੰਦੇ ਦਿਨ ਦੇ ਸਮੇਂ ਵਿੱਚ ਨੇਕਾਂ ਤਰ੍ਹਾਂ ਦਾ ਪਖੰਡ ਜਿਹਾ ਕਰਕੇ ਦਿਖਾਉਂਦੇ ਹੋਏ ਬਾਤ ਬਣਾਏ ਸੁਣਾਏ ਵਿਵੇਕਾ ਕਹਿੰਦੇ ਗਿਆਨ ਦੀਆਂ ਗੱਲਾਂ ਬਣਾ ਬਣਾ ਕੇ ਸਾਖੀਆਂ ਨੂੰ ਵੀ ਸੁਣਾਉਂਦੇ ਲੋਭ ਲਹਿਰ ਮਹਿ ਗੋਤੇ ਖਾਵਤ ਕਹਿੰਦੇ ਧੰਦਾ ਜਿਹੜਾ ਲੋਭ ਹੈ ਉਹਦੀ ਲਹਿਰਾਂ ਵਿੱਚ ਗੋਤੇ ਖਾਂਦੇ ਬਹੁ ਪਖੰਡਕਾਰ ਨਰਨ ਦਿਖਾਵਤ ਬੜਾ ਤਕੜਾ ਉੱਡਾ ਪਖੰਡ ਜਿਹਾ ਕਰਕੇ ਲੋਕਾਂ ਨੂੰ ਦਿਖਾਉਂਦੇ ਜਾਮਨ ਮਹਿ ਕੁਕਰਮ ਅਸ ਕਰਹੀ ਕਹਿੰਦੇ ਰਾਤ ਦੇ ਸਮੇਂ ਇਹੋ ਜਿਹੇ ਭੈੜੇ ਕਰਮ ਇਹ ਕਰਦੇ ਕ੍ਰਿਸ਼ਨ ਰਾਧਿਕਾ ਬੇਖਨ ਧਰਹੀ ਕ੍ਰਿਸ਼ਨ ਬਣ ਜਾਂਦਾ ਕਹਿ ਕੋਈ ਰਾਧਿਕਾ ਬਣ ਜਾਂਦਾ ਰਾਧਾ ਦਾ ਭੇਖ ਜਾ ਧਾਰਨ ਕਰ ਲੈਂਦੇ ਸਿਸ ਕੁਮਾਰ ਨਾਰੀ ਧਰ ਬੇਖ ਹੈ ਇਸ ਤਰ੍ਹਾਂ ਜਿਹੜੇ ਨੌਜਵਾਨ ਬੱਚੇ ਹਨ ਨੌਜਵਾਨ ਲੜਕੀਆਂ ਉਹ ਵੀ ਭੇਖ ਜਾ ਧਾਰ ਲੈਣੀਆਂ ਗੋਪੀਆਂ ਗੋਲੇ ਬਣ ਜਾਂਦੇ ਘਰ ਹੈ ਨ੍ਰਿਤਕਾਰੀ ਨਰ ਦੇਖ ਹੈ ਫਿਰ ਨ੍ਰਿਤਕਾਰੀ ਕਰਦੇ ਹੈ ਤੇ ਲੋਕ ਦੇਖਦੇ ਇਹਨਾਂ ਦੀ ਰਾਸ ਲੀਲਾ ਬਾਲਕ ਔਰ ਅੰਗਨਾ ਦੋ ਜਿਹੜੇ ਬੱਚੇ ਹੈ ਗਵਾਲੇ ਬਣ ਕੇ ਹੋਰ ਇਸਤਰੀਆਂ ਜਿਹੜੀਆਂ ਗੋਪੀਆਂ ਜਿਹੀਆਂ ਬਣ ਕੇ ਦੋਵੇਂ ਰਾਧਾ ਕ੍ਰਿਸ਼ਨ ਸਾਂਗ ਕਰ ਸੋ ਰਾਧਾ ਜੀ ਹੈ ਕ੍ਰਿਸ਼ਨ ਹੈ ਉਹਦਾ ਸਾਂਗ ਜਿਹਾ ਕਰਕੇ ਦਿਖਾਉਂਦੇ ਲੋਕਾਂ ਨੂੰ ਨਰਮਲੀਨ ਬੁੱਧੀ ਤਿੰਨ ਦੇਖ ਹੈ ਜਿਹਨਾਂ ਜਿਹੜੇ ਮਨੁੱਖ ਕਹਿੰਦੇ ਜਿਹਨਾਂ ਦੀ ਮਲੀਨ ਬੁੱਧੀ ਹੋਈ ਬੁੱਧੀ ਮੈਲੀ ਹੋਈ ਉਹ ਦੇਖ ਦੇਖ ਕੇ ਉਪਜਾਵਤ ਤਨ ਕਾਮ ਵਿਸੇਖ ਹੈ ਗੋਪੇ ਗਵਾਲਿਆਂ ਨੂੰ ਦੇਖ ਦੇਖ ਕੇ ਆਪਣੇ ਸ਼ੀਆ ਵਿੱਚ ਕਾਮ ਵਾਸ਼ਨਾ ਪੈਦਾ ਕਰਦੇ ਬਾਲਕ ਪੁੰਨ ਤਿੰਨ ਅੰਗਨ ਸੰਗਾ ਜਿਹੜੇ ਕਹਿੰਦੇ ਗਵਾਲੇ ਆਪਣਾ ਜਿਹੜੀਆਂ ਅੰਗਨ ਇਸਤਰੀਆਂ ਗੋਪੀਆਂ ਜੀਆਂ ਹਨ ਭੋਗ ਕਰ ਹੈ ਨਰ ਹੋਏ ਨਿਸੰਗਾ ਨਿਸੰਗ ਨਿੰਗਰ ਹੋ ਕੇ ਨਾਲ ਕਹਿੰਦੇ ਮੰਦ ਕਰਮ ਕਰਦੇ ਦੋਹਰਾ ਸ੍ਰੀ ਨਾਨਕ ਸਭ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਕੁਛ ਸਮਝ ਕੇ ਤਬ ਰਬਾਬ ਵਜਵਾਏ ਨਾਨੇ ਨੂੰ ਕਹਿ ਕੇ ਤਦੋਂ ਰਬਾਬ ਕਹਿੰਦੇ ਵਜਵਾਇਆ ਵੀ ਤੂੰ ਵਜਾ ਸ਼ਬਦ ਉਚਾਰਿਓ ਰਾਗ ਸੋ ਉਸ ਵੇਲੇ ਪ੍ਰੇਮ ਦੇ ਵਿੱਚ ਆ ਕੇ ਸ਼ਬਦ ਉਚਾਰਿਆ ਰਾਮ ਕਲੀ ਮਹਿ ਗਾਏ ਰਾਮ ਕਲੀ ਦੇ ਵਿੱਚ ਹੀ ਉਚਾਰਨ ਕੀਤੇ ਤੇ ਰਾਮ ਕਲੀ ਰਾਗ ਵਿੱਚ ਹੀ ਇਹਨੂੰ ਗਾਇਆ ਹੈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੈ ਸੇ ਤਾਰੇ ਰਾਮ ਕਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਪਹਿਲੇ ਸਰੂਪ ਦਾ ਸ਼ਬਦ ਅੱਠ ਪੌੜੀਆਂ ਵਾਲਾ ਇੱਕੋ ਇੱਕ ਅਦਵੈਤ ਰੂਪ ਪਰਮੇਸ਼ੁਰ ਓਂਕਾਰ ਸਭ ਦਾ ਪ੍ਰਕਾਸ਼ ਕਿਤੇ ਰੱਖ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਕਹਿੰਦੇ ਸੋਈ ਚੰਦ ਉਹ ਜਿਹੜਾ ਸਰਯੁਗ ਦੇ ਸਮੇਂ ਵਿੱਚ ਚੰਦ ਚੜ੍ਹਦਾ ਸੀ ਜਿਹੜਾ ਤ੍ਰੇਤੇ ਅਤੇ ਦੁਆਪਰ ਵਿੱਚ ਚੜ੍ਹਦਾ ਸੀ ਉਹੀ ਕਹਿੰਦੇ ਹੁਣ ਕਲਯੁਗ ਦੇ ਸਮੇਂ ਵਿੱਚ ਉਹ ਚੰਦਰਮਾ ਚੜ੍ਹ ਰਿਹਾ ਹੈ ਉਹੀ ਤਾਰੇ ਚੜ੍ਹ ਰਹੇ ਹੈ ਪ੍ਰਕਾਸ਼ ਰਹੇ ਹੈ ਸੋਈ ਦਿਨਯਰ ਤਪਤ ਰਹੇ ਉਹੀ ਕਹਿੰਦੇ ਸਰਯੁਗ ਤ੍ਰੇਤਾ ਦੁਆਪਰ ਵਾਲਾ ਜਿਹੜਾ ਕਹਿੰਦੇ ਸੂਰਜ ਹੈ ਉਹ ਤਪਦਾ ਹੈ ਤਪ ਰਿਹਾ ਹੈ ਸਾ ਧਰਤੀ ਸੋ ਪਾਉਣ ਝੁਲਾਰੇ ਸਰਯੁਗ ਦੁਆਪਰ ਤ੍ਰੇਤੇ ਵਾਲੀ ਧਰਤੀ ਹੈ ਕਲਯੁਗ ਵਿੱਚ ਉਹੀ ਕਹਿੰਦੇ ਉਹ ਪੌਣ ਹਵਾ ਦੇ ਝੋਲੇ ਹਵਾ ਦੇ ਬੁੱਲੇ ਵਗ ਰਹੇ ਹੋ ਰਹੇ ਆ ਰਹੇ ਹਨ ਜੁਗ ਜੀਏ ਖੇਲ ਥਾਵ ਕੈਸੇ ਜਿਹੜਾ ਕਲਯੁਗ ਹੈ ਉਹ ਜੀਆਂ ਦੇ ਕਹਿੰਦੇ ਹਿਰਦੇ ਵਿੱਚ ਖੇਲ ਰਿਹਾ ਹੈ ਕਲਯੁਗ ਨੇ ਸਾਰੇ ਜੀਆਂ ਦੇ ਵਿੱਚ ਬੈਠਾ ਖੇਲ ਰਿਹਾ ਹੈ ਮੰਦ ਕਰਮ ਕਰਾ ਰਿਹਾ ਹੈ ਹੋਰ ਕਲਯੁਗ ਦੇ ਕਹਿੰਦੇ ਬੈਠਣ ਦਾ ਕਿਹੜਾ ਕੈਸੇ ਕਿਸ ਤਰ੍ਹਾਂ ਦਾ ਥਾਂ ਹੋਣਾ ਹੈ ਸਾਰਿਆਂ ਦੇ ਸਿਰਿਆਂ ਵਿੱਚ ਹਿਰਦਿਆਂ ਵਿੱਚ ਹੀ ਬੈਠਾ ਕਲਯੁਗ ਜੀਵਨ ਤਲਬ ਨਿਵਾਰ ਇਸ ਕਰਕੇ ਕਲਯੁਗ ਦੇ ਸਮੇਂ ਵਿੱਚ ਬਹੁਤੇ ਜੀਵਨ ਦੀ ਜਿਹੜੀ ਤਲਬ ਕੀ ਇੱਛਾ ਹੈ ਇਹਨੂੰ ਭਾਈ ਨਿਵਿਰਤ ਕਰ ਦਿਓ ਛੱਡ ਦਿਓ ਕਲਯੁਗ ਵਿੱਚ ਜੀ ਕੇ ਕੀ ਲੈਣਾ ਹੈ ਜਿੰਨਾ ਜੀਓਗੇ ਕਲਯੁਗ ਦੇ ਪ੍ਰਭਾਵ ਹੋ ਕੇ ਮੰਦ ਕਰਮੀ ਹੋਣਗੇ ਹੋਵੇ ਪ੍ਰਵਾਨਾ ਕਰ ਹੈ ਧਿਆਣਾ ਕਲਯੁਗ ਦੇ ਵਿੱਚ ਉਹ ਪ੍ਰਵਾਨ ਨੀਕ ਹੁੰਦਾ ਹੈ ਕਹਿੰਦੇ ਮੰਨਿਆ ਪਰ ਮੰਨਿਆ ਜਾਂਦਾ ਕਹਿੰਦੇ ਜਿਹੜਾ ਧਿਆਣਾ ਕਰੇ ਇੱਕ ਦਾ ਧੱਕਾ ਕਰਦਾ ਦੂਜਿਆਂ ਨਾਲ ਜਬਰਦਸਤੀ ਕਰਦਾ ਉਹਨੂੰ ਆਗੂ ਮੰਨਿਆ ਜਾਂਦਾ ਹੈ। ਕਲ ਲੱਖਣ ਵਿਚਾਰ, ਇੱਕ ਕਲਯੁਗ ਦੇ ਜਿਹੜੇ ਲੱਛਣ ਹੈ, ਚਿੰਨ ਹੈ, ਨਿਸ਼ਾਨੀਆਂ, ਵਿਚਾਰ ਲਓ। ਰਹਾਓ ਕਿਤੇ ਦੇਸ ਨਾ ਆਇਆ ਸੁਣੀਐ, ਤਾਂ ਵੀ ਕਿਸੇ ਇਲਾਕੇ ਵਿੱਚ ਕਲਯੁਗ ਆਇਆ ਇਹਨਾਂ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ। ਤੀਰਥ ਪਾਸ ਨ ਬੈਠਾ, ਨਾ ਕਿਸੇ ਤੀਰਥ ਦੇ ਨੇੜੇ ਤੇੜੇ ਵੀ ਕਿਨਾਰੇ ਤੇ ਬੈਠਾ ਕਲਯੁਗ ਚੌਂਕੜਾ ਮਾਰ ਕੇ। ਦਾਤਾ ਦਾਨ ਕਰੇ ਤਹ ਨਾਹੀ, ਜਿੱਥੇ ਕੋਈ ਦਾਤਾ ਬਣ ਕੇ ਦਾਨ ਕਰ ਰਿਹਾ ਉੱਥੇ ਵੀ ਕਲਯੁਗ ਹੈ ਨੀ। ਮਹਿਲ ਉਸਾਰ ਨ ਬੈਠਾ, ਨਾ ਕਹਿੰਦੇ ਇਸੇ ਤਰ੍ਹਾਂ ਕੋਈ ਚੰਗਾ ਮਹਿਲ ਮਹੱਲ ਉਸਾਰ ਕੇ ਬੈਠਾ ਕਲਯੁਗ। ਜੇ ਕੋ ਸਤ ਕਰੇ ਸੋ ਚੀਜੈ, ਭਲਾ ਪੁੱਛੇ ਫਿਰ ਮਾਰਾ ਕਲਯੁਗ ਕਿੱਥੇ ਹੈ। ਕਹਿੰਦੇ ਜੇ ਕੋਈ ਬਈ ਸਤ ਕਰੇ ਵੀ ਮੈਂ ਇਸ ਬਚਨ ਤੇ ਪੂਰਾ ਉਤਰਾਂਗਾ, ਸਤ ਦੀ ਪ੍ਰਤਿਗਿਆ ਕਰ ਲੈ, ਸੱਚ ਬੋਲਾਂਗਾ। ਕਹਿੰਦੇ ਕਲਯੁਗ ਐਸਾ ਬੁਰਾ ਇਹੋ ਜਿਹਾ ਭਾਣਾ ਵਰਤਾਰ, ਕਹਿੰਦਾ ਉਹਦਾ ਜਿਹੜਾ ਸੱਚ ਹੈ ਉਹ ਚੀਜ਼ ਹੈ, ਉਹ ਸੱਚ ਤੇ ਜਿਹੜਾ ਉਹਨੇ ਕਿਹਾ ਉਹਦੇ ਤੇ ਪੂਰਾ ਨਹੀਂ ਹੁੰਦਾ, ਉਹਦੇ ਕੋਈ ਵਿਘਨ ਪਾ ਦਿੰਦਾ, ਝੂਠ ਬੁਲਾ ਦਿੰਦਾ ਹੈ। ਤਪ ਘਰ ਤਪ ਨ ਹੋਈ, ਹਾਂ ਜਿਹੜਾ ਤਪੀਆਂ ਦਾ ਘਰ ਹੈ ਰਿਦਾ, ਉਹਦੇ ਵਿੱਚ ਕੋਈ ਤਪ ਨਹੀਂ ਹੋ ਰਿਹਾ ਹੈ। ਜਾਂ ਤਪੀਆਂ ਦਾ ਜਿਹੜਾ ਘਰ ਹੈ ਬਣ ਜੰਗਲ, ਉਹਦੇ ਵਿੱਚ ਕੋਈ ਤਪੀਆ ਨਹੀਂ ਹੋ ਰਿਹਾ, ਸਭ ਪਖੰਡੀ ਬੈਠੇ ਹੈ। ਜੇ ਕੋ ਨਾਉ ਲਏ ਬਦਨਾਵੀ, ਜੇ ਕੋ ਸਹੀ ਮਹਿਨਾ ਵਿੱਚ ਪਰਮੇਸ਼ਰ ਦਾ ਨਾਮ ਲਵੇ ਤੇ ਲੋਕ ਉਹਦੀ ਬਦਨਾਮੀ ਕਰਦੇ ਹੈ, ਸੌ ਬਿੱਲੀ ਖਾ ਕੇ ਤੇ ਹੁਣ ਬੈਠੀ ਏ। ਕੱਲ ਕਹੇ ਲੱਖਣ, ਇਸ ਤਰ੍ਹਾਂ ਕਹਿੰਦੇ ਕਲਯੁਗ ਦੇ ਸਾਰੇ ਲੱਖਣ ਹਨ ਵੀ ਜੇ ਨਾ ਲੈਂਦਾ ਉਹਦੀ ਬਦਨਾਮੀ, ਇਹ ਲੋਕ ਕਰਦੇ ਨੂੰ ਮਾੜਾ ਮਾੜਾ ਕਹਿੰਦੇ ਵੀ ਬਗਲਾ ਭਗਤ ਬਣਿਆ ਬੈਠਾ ਏ। ਜਿਸ ਸਿੱਖ ਦਾਰੀ ਤੇ ਸਹਿ ਖੁਆਰੀ, ਹਾਂ ਜਿਹਦੀ ਕਹਿੰਦੇ ਸਰਦਾਰੀ ਹੁੰਦੀ ਹੈ ਉਸੇ ਦੀ ਇਹ ਖੁਆਰੀ ਕਰਦੇ, ਉਹਦਾ ਹੀ ਨੌਕਰ। ਚਾਕਰ ਕਿਹੇ ਡਰਨਾ, ਨੌਕਰ ਕਹਿੰਦੇ ਵੀ ਅਸੀਂ ਸਰਦਾਰ ਤੋਂ ਕੀ ਡਰਨਾ, ਇਹ ਤਾਂ ਸਾਡੇ ਹੱਥ ਹੈ, ਸਾਡੇ ਅਧੀਨ ਹੈ। ਜਾ ਸਿੱਕਦਾਰ ਹੈ ਪਵੈ ਜੰਜੀਰੀ, ਜਦੋਂ ਕਿ ਸਰਦਾਰ ਦੇ ਗਲ ਦੇ ਵਿੱਚ ਫਾਹੀ ਜੀ ਪੈ ਜਾਂਦੀ ਹੈ ਤਾਂ ਚਾਕਰ ਹੱਥੋਂ ਮਰਨਾ, ਉਹੀ ਜਿਹੜੇ ਨੌਕਰ ਹੁੰਦੇ ਨਾ ਸਰਦਾਰ, ਉਹਦੇ ਹੱਥਾਂ ਵਿੱਚ ਮਰਨਾ ਹੁੰਦਾ, ਉਹੀ ਇਹਨੂੰ ਮਾਰਦੇ ਬਿਨਾਂ ਬੁਰਾ ਬੁਰੀ ਹਾਲਤ ਦੇ ਵਿੱਚ। ਕਹਿੰਦੇ ਹੁਣ ਸੂਤ ਆਇਆ ਸਰਦਾਰ, ਆਖ ਗੁਣਾ ਕੱਲ ਆਈ ਹੈ ਕਰਕੇ ਇਹ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਆਖਣਾ ਚਾਹੀਦਾ। ਇਹ ਕਲਯੁਗ ਆ ਗਿਆ ਬਹੁਤ ਭੈੜਾ, ਇਹ ਜਿਹੜਾ ਕਲਯੁਗ ਹੈ ਇਸ ਤਰ੍ਹਾਂ ਕਹਿੰਦੇ ਵਿਚਾਰ ਲਓ, ਇਹ ਜਿਹੜਾ ਇਹੋ ਜਿਹਾ ਕੁਛ ਹੋ ਗਿਆ, ਵਿਚਾਰ ਲਓ, ਆਖ ਲਓ ਵੀ ਕਲਯੁਗ ਆਇਆ ਹੈ। ਇਹ ਯੁਗ ਕੇਰਾ ਰਿਹਾ ਤਪਾਵਸ, ਬਾਕੀ ਤਿੰਨਾਂ ਯੁਗਾਂ ਦਾ ਜਿਹੜਾ ਨਿਆਂ ਸੀ ਨਾ ਉਹ ਕਹਿੰਦੇ ਹੁਣ ਰਹਿ ਚੁੱਕਾ ਹੈ। ਜੇ ਗੁਣ ਦੇਹ ਤਪਾਈ ਹੈ, ਤਿੰਨਾਂ ਗੁਣਾਂ ਦਾ 13 ਯੁਗਾਂ ਦਾ ਜਿਹੜਾ ਤਪਾਵਸ ਸੀ ਉਹ ਹੁਣ ਰਹਿ ਖੜੋਤਾ ਹੈ। ਉਹ ਕੀ ਹੈ ਵੀ ਸਰਯੁਗ ਦੇ ਵਿੱਚ ਕੋਈ ਇੱਕ ਪਾਪ ਕਰਦਾ ਸੀ ਤੇ ਸਾਰੇ ਇਲਾਕੇ ਨੂੰ ਉਹ ਦੰਡ ਮਿਲਦਾ ਸੀ, ਜਿਵੇਂ ਉਹ ਵੇਣੂ ਰਾਜੇ ਨੇ ਸ਼ੁਕਰਾਚਾਰ ਦੀ ਜਿਹੜੀ ਲੜਕੀ ਦੀ ਜਾਨੀ ਹੈ ਉਹਦਾ ਜਸਰ ਜਗ ਤੋੜਿਆ ਸੀ, ਤੇ ਇਸ ਤਰ੍ਹਾਂ 12 ਸਾਲ ਤੱਤਾ ਰੇਤਾ ਫਿਰ ਆਕਾਸ਼ ਵਿੱਚੋਂ ਬਾਰਿਸ਼ ਹੁੰਦਾ ਰਿਹਾ ਸੀ, ਬਾਰਿਸ਼ ਨਹੀਂ ਪਈ ਸੀ ਬਹੁਤ 12 ਸਾਲ ਤੱਕ। ਲੋਕ ਸਾਰੇ ਦੇਸ਼ ਨੂੰ ਦੰਡ ਮਿਲਿਆ, ਇੱਕ ਨੇ ਕੀਤਾ ਵੇਣੂ ਨੇ ਗੁਨਾਹ ਤੇ ਡੰਡ ਸਾਰੇ ਇਲਾਕੇ ਨੂੰ। ਇਸੇ ਤਰ੍ਹਾਂ ਤ੍ਰੇਤੇ ਦੇ ਵਿੱਚ ਤ੍ਰੇਤੇ ਨਗਰੀ ਪੀੜੀਆ ਲਿਖਿਆ, ਭਾਈ ਗੁਰਦਾਸ ਨੇ ਵੀ ਜੇ ਤ੍ਰੇਤੇ ਯੁੱਗ ਵਿੱਚ ਇੱਕ ਕੋਈ ਗਲਤ ਕੰਮ ਕਰਦਾ ਸੀ ਤੇ ਉਸ ਨਗਰੀ ਉਹਨੂੰ ਦੁਖੀ ਹੁੰਦੀ ਸੀ, ਜਿਵੇਂ ਰਾਮ ਜੀ ਨੇ ਉਹ ਸੀਤਾ ਚੁਰਾਈ ਤੇ ਸਾਰੀ ਨਗਰੀ ਲੰਕਾ ਪੀੜੀ ਗਈ, ਸਾਰੇ 1.25 ਲੱਖ ਪੋਤਰੇ ਵੀ ਪੁੱਤਰ ਵੀ ਮਰ ਗਏ, ਮੇਘਨਾਥ ਕੁੰਭਕਰਨ ਅਤਕਾਏ ਅਰਗੇ ਸਭ ਸੰਭਾਈ ਗਏ। ਇਸ ਤਰ੍ਹਾਂ ਕਹਿੰਦੇ ਤ੍ਰੇਤੇ ਨਗਰੀ ਪੀੜੀ ਇੱਕ ਗੁਨਾਹ ਕਰਦਾ ਨਗਰੀ ਨੂੰ ਦੰਡ ਮਿਲਦਾ ਸੀ, ਤੇ ਦੁਆਪਰ ਦੇ ਵਿੱਚ ਇਸ ਤਰ੍ਹਾਂ ਕੁੱਲ ਨਾਸ ਹੋ ਜਾਂਦੀ ਸੀ। ਉਹ ਸਾਂਭਾ ਨਾਮ ਦਾ ਜਿਹੜਾ ਪੁੱਤਰ ਸੀ ਉਹਨੇ ਉਹ ਇਸ ਤਰ੍ਹਾਂ ਬਾਟੀ ਜੀ ਭੰਨ ਕੇ ਪੇਟ 'ਤੇ ਤੇ ਦਰਵਾਸਾ ਰਿਖੀ ਨੂੰ ਜਾ ਕੇ ਕਿਹਾ ਸੀ ਜੀ ਇਹ ਨਾ ਵਿਆਹੀ ਆਈ ਗਰਭਵੰਤ ਦੀ, ਇਹਦੇ ਪੇਟ ਵਿੱਚੋਂ ਕੌਣ ਜੰਮੂਗਾ, ਪੈਦਾ ਬੱਚਾ ਹੋ ਕੇ ਲੜਕੀ ਹੋਊਗੀ। ਉਹ ਕਹਿਣ ਲੱਗਿਆ ਵੀ ਆਪਦੇ ਵਰਗਿਆਂ ਨਾਲ ਇਹੋ ਜਿਹੀ ਗੱਲ ਕਰਨੀ ਚਾਹੀਦੀ, ਬਜ਼ੁਰਗਾਂ ਨਾਲ ਨਹੀਂ। ਕਹਿੰਦੇ ਉਹ ਕ੍ਰਿਸ਼ਨ ਦੇ ਗੁਰੂ ਆ, ਤੁਸੀਂ ਇੰਨੀ ਗੱਲ ਨਹੀਂ ਦੱਸ ਸਕਦੇ, ਦੱਸੋ ਕੌਣ ਜੰਮੂਗਾ। ਉਹ ਦਰਵਾਸਾ ਇਹੋ ਜਿਹੀ ਸੀ, ਸੁਭਾਅ ਦਾ ਬਹੁਤ ਤਕੜਾ ਕ੍ਰੋਧੀ ਸੀ। ਫਿਰ ਕਹਿੰਦਾ ਉਹ ਜੰਮੂ ਜਿਹੜਾ ਤੁਹਾਡੀ ਸਾਰੀ ਕੋਲ ਨਾਸ ਕਰ ਦੂ। ਫਿਰ ਕ੍ਰਿਸ਼ਨ ਜੀ ਕੋਲ ਆ ਕੇ ਡਰੇ, ਕਹਿਤਾ ਜੀ ਤੁਹਾਡੇ ਗੁਰੂ ਨੂੰ, ਕਹਿੰਦੇ ਉਹਨੇ ਕਾਹਨੂੰ ਪੰਗਾ ਲੈਣਾ ਸੀ, ਹੁਣ ਤਾਂ ਸਾਰੇ ਮਰੋਂਗੇ ਤੁਸੀਂ। ਫਿਰ ਇਸ ਤਰ੍ਹਾਂ ਉਹ ਕ੍ਰਿਸ਼ਨ ਜੀ ਉਹਦੇ ਦਰਵਾਸਾ ਦੇ ਰਿਗੀ ਕਰਕੇ ਫਿਰ ਕੋਲ ਨਾਸ ਹੋ ਗਈ। ਛਪੰਜਾ ਕੋਲ ਜਦੋਂ ਫਿਰ ਲਪੇਟੇ ਗਿਆ ਪ੍ਰਭਾਸ ਛੇਤਰ ਤੇ ਸ਼ਰਾਬ ਜੂ ਪੀ ਕੇ ਤੂੰ ਤੂੰ ਮੈਂ ਹੋ ਗਈ। ਬਸ ਉਹ ਸਾਰੇ ਉਹ ਜਿਹੜੀ ਬਾਟੀ ਜੀ ਬਣੀ ਸੀ ਉਹ ਲੋਹਾ ਦਾ ਮੂਸਲ ਜਿਹਾ ਬਣ ਗਈ ਸੀ। ਫਿਰ ਰਗੜ ਰਗੜ ਕੇ ਇੱਥੇ ਉਹਨੂੰ ਸਿੱਟਤਾ ਸੀ ਅਤੇ ਕਿਤੇ ਉਹ ਪੁਰਬ ਦੇ ਸਮੇਂ ਇੱਥੇ ਆਏ ਇਸ਼ਨਾਨ ਕਰਨ ਵਾਸਤੇ ਅਤੇ ਸ਼ਰਾਬਾਂ ਸ਼ਰੂਬਾਂ ਛਪੰਜਾ ਜਵਾਦਾਂ ਨੇ ਪੀਤੀਆਂ ਸੀ ਕਿ ਮਾੜੀ ਮੋਟੀ ਤੂੰ ਤੂੰ ਪੈ ਪੈ ਹੋ ਗਈ। ਉੱਥੋਂ ਬਸ ਫਿਰ ਗਲੋ ਗਲੀ ਹੋ ਗਏ। ਫਿਰ ਉਹ ਜਿਹੜੀ ਉਹ ਲੋਹੇ ਦਾ ਮੂਸਲ ਜਿਹਾ ਰਗੜ ਸੀ ਰਿਹਾ ਉੱਥੇ ਇਹੋ ਜਿਹੀ ਉਹ ਕਹਿੰਦੇ ਕਾਹੀ ਜਿਹੀ ਪੈਦਾ ਹੋਈ, ਜਿਵੇਂ ਬਹੁਤ ਤਿੱਖੇ ਬਰਛੇ ਬਰਛੀਆਂ ਹੁੰਦੀਆਂ ਹੋਏ, ਬਹੁਤ ਫਟ ਫਟ ਕੇ ਇੱਕ ਦੂਸਰੇ ਦੇ ਲਾਗੇ ਮਾਰਨ, ਸਾਰੇ ਹੀ ਸਨ ਖਤਮ ਹੋ ਗਏ। ਕ੍ਰਿਸ਼ਨ ਭਗਵਾਨ ਵੀ ਉਪਰਾਮ ਜੇ ਉਦਾਸ ਜੇ ਹੋ ਕੇ ਬਾਹਰ ਚਲੇ ਗਏ, ਜੰਗਲ ਵਿੱਚ ਪਏ ਆ ਉਹ ਆਪਣੇ ਗੋਡੇ ਦੇ ਉੱਪਰ ਲੱਤ ਜੀ ਰੱਖ ਕੇ। ਅਤੇ ਬਦਗਨ ਉਹ ਵੀ ਵਿਸ਼ੈ ਅਤੇ ਹਰਨ ਦਾ ਅੱਕ ਚਮਕ ਰਹੀ ਉਹ ਜਿਹੜਾ ਉਹ ਪਦਮ ਸੀ ਉਹ ਦਮਕ ਰਿਹਾ ਸੀ, ਉਹਨੇ ਤੀਰ ਮਾਰਤਾ ਇੱਥੇ ਕ੍ਰਿਸ਼ਨ ਜੀ ਗਏ। ਇਸ ਤਰ੍ਹਾਂ ਕਹਿੰਦੇ ਵੀ ਤਿੰਨਾਂ ਯੁੱਗਾਂ ਦਾ ਜਿਹੜਾ ਪਹਿਲਾ ਨਿਆਂ ਸੀ ਇਹ ਕਲਯੁੱਗ ਵਿੱਚ ਤਾਂ ਹੁਣ ਸਲਿਆ ਗਿਆ ਹੈ। ਜੇ ਗੁਣ ਦੇਹ ਤਪਾਈ ਹੈ, ਹਾਂ ਜੇ ਵਾਹਿਗੁਰੂ ਕਹਿੰਦੇ ਭਗਤੀ ਦਾ ਗੁਣ ਕਿਸੇ ਨੂੰ ਦੇਵੇ, ਭਾਣਾ ਮੰਨਣ ਦਾ ਗੁਣ ਦੇਵੇ ਤਾਂ ਸੁੱਖ ਪਾਈ ਦੇ ਹਨ। ਜੇ ਗੁਣ ਦੇਹ ਤਾਂ ਪਾਈ ਹੈ, ਜੇ ਸਤਸੰਤੋਖ ਆਦਿਕ ਵਾਹਿਗੁਰੂ ਉਹ ਗੁਣ ਦੇਵੇ ਤਾਂ ਸੁਖ ਪਾਈ ਦਾ ਕਲਯੁਗ ਵਿੱਚ। ਹਾਓ ਕਲ ਕਲ ਵਾਲੀ ਸਾਰਾ ਨਿਬੇੜੀ, ਜਿਹੜੀ ਕਲਯੁਗ ਦੀ ਕਹਿੰਦੇ ਕਿਰਿਆ ਇਹ ਕਲਾ ਵਾਲੀ ਹੈ, ਕਲਵਾਲੀ ਹੈ, ਮੱਟੀ ਵਾਂਗ ਹੈ, ਜਿਵੇਂ ਜਿਹਦੇ ਵਿੱਚ ਸ਼ਰਾਬ ਹੁੰਦੀ ਹੈ ਉਹਨੂੰ ਕਲਵਾਲੀ ਕਹਿੰਦੇ। ਕਲਯੁਗ ਦੇ ਲੋਕਾਂ ਦੀ ਜਿਹੜੀ ਕਲਾ ਵਾਲੀ ਲੜਾਈ ਝਗੜੇ ਵਾਲੀ ਕਹਿੰਦੇ ਕਿਰਿਆ ਹੈ, ਕਲਵਾਲੀ ਵਾਂਗ ਹੈ, ਸ਼ਰਾਬ ਦੀ ਮੱਟੀ ਵਾਂਗ ਹੈ। ਕਾਜੀ ਕ੍ਰਿਸ਼ਨਾ ਹੋਆ, ਇਸ ਮੱਟੀ ਵਿੱਚ ਪੈ ਕੇ ਨਾ ਸ਼ਰਾਬ ਦੀ ਮੱਟੀ ਵਿੱਚ ਜਿਹੜੇ ਕਾਜੀ ਹੈ ਉਹਨਾਂ ਦੇ ਮਨ ਕਹਿੰਦੇ ਕ੍ਰਿਸ਼ਨਾ ਕੀ ਹੈ ਕਾਲੇ ਹੋ ਰਹੇ। ਇਹ ਵੀ ਕਹਿੰਦੇ ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛਿਆ ਤਾਂ ਪੜ ਸੁਣਾਏ। ਵੱਡੀਆਂ ਬੁੱਢੀਆਂ ਲੈ ਕੇ ਹੱਕ ਦਾ ਨਿਆਂ ਗਵਾ ਦਿੰਦੇ ਹੈ, ਜੇ ਕੋਈ ਪੁੱਛੇ ਤਾਂ ਕੋਈ ਨਾ ਕੋਈ ਕਹਿੰਦੇ ਐਵੇਂ ਪੜ੍ਹ ਕੇ ਸੁਣਾ ਦਿੰਦੇ ਹੈ। ਲਾਲ ਕਿਤਾਬ ਬਖਾਨੇ ਹੋ ਤੇਲੀ ਬਲਦ ਬੜਾਇਆ ਕਿਉਂ, ਪਰ ਖਵਾਏ ਕੀ ਆ ਮੋਟਣ ਬੈਲ ਕਾ ਬੈਲ ਪਚਾਸ ਰਹੇ ਦੰਡ। ਇਹੋ ਜਿਹੇ ਕਹਿੰਦੇ ਟੁੱਟ ਕੇ ਸੁਣਾ ਦਿੰਦੇ ਹੈ। ਇਹਨਾਂ ਦੇ ਮਨ ਵੀ ਕਹਿੰਦੇ ਕਲਯੁਗ ਦੇ ਵਿੱਚ ਕਾਜੀਆਂ ਦੇ ਉਹ ਕ੍ਰਿਸ਼ਨਾ ਕੀ ਇਹ ਕਾਲੇ ਹੋਏ ਪਏ ਹੈ, ਵੱਡੀ ਲੈ ਕੇ ਹੱਕ ਗਵਾ ਦਿੰਦੇ, ਝੂਠੇ ਹੀ ਨੂੰ ਬਰੀ ਕਰ ਦਿੰਦੇ ਆ, ਸੱਚੇ ਨੂੰ ਬੰਨ ਸੜਦੇ ਹਨ। ਬਾਣੀ ਬ੍ਰਹਮਾ ਵੇਦ ਅਥਰਵਣ, ਦੇਖ ਲਓ ਭਾਈ ਮਨੀ ਸਿੰਘ ਵਰਗਿਆਂ ਨੂੰ ਇਹ ਕਾਲੇ ਕ੍ਰਿਸ਼ਨ ਕਾਜੀਆਂ ਨੇ ਇਹ ਫਤਵੇ ਲਾਏ। ਇਸ ਤਰ੍ਹਾਂ ਜਿਹੜੇ ਭਾਈ ਤਾਰੂ ਸਿੰਘ ਵਰਗੇ ਉਹਨਾਂ ਦੇ ਖੋਤਰੇ ਉਤਾਰਨ ਵਾਸਤੇ ਵੀ ਇਹਨਾਂ ਨੇ ਫਤਵੇ ਕਾਜੀਆਂ ਨੇ ਕਾਲੇ ਮਨਾਂ ਵਾਲੇ ਨੇ ਲਾਏ। ਇਹੋ ਜਿਹੇ ਇਹਨਾਂ ਦੇ ਮਨ ਕਾਲੇ ਹੋਏ ਹੋਏ ਸਨ। ਬਾਣੀ ਬ੍ਰਹਮਾ ਵੇਦ ਅਥਰਵਣ, ਬਾਣੀ ਬ੍ਰਹਮਾ ਜਿਹੜੀ ਬ੍ਰਹਮਾ ਦੀ ਬਾਣੀ ਅਥਰਵਣ ਵੇਦ ਹੈ। ਕਰਨੀ ਕੀਰਤ ਲਹਿਆ, ਇਹਦੇ ਜਿਹੜੀ ਕੀਰਤਨ ਕਰਨੀ ਕੀ ਭਗਤੀ ਇਹ ਤਾਂ ਕਿਸੇ ਕਿਸੇ ਨੇ ਲਈ ਹੈ, ਕੋਈ ਕੋਈ ਕੀਰਤਨ ਭਗਤੀ ਕਰਦਾ ਹੈ, ਨਹੀਂ ਸਭ ਪਖੰਡੀ ਕਰਦੇ ਹਨ। ਪਤ ਵਿਣ ਪੂਜਾ ਸਤ ਵਿਣ ਸੰਜਮ, ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਇੱਜ਼ਤ ਔਰ ਕਿੱਥੇ ਹੈ। ਤੇ ਸਤ ਜਸ ਰੱਖੇ ਤੋਂ ਬਗੈਰ, ਸਤ ਪ੍ਰਤੱਗੀ ਤੋਂ ਬਗੈਰ ਫਿਰ ਸੰਜਮ ਕੀ ਕਾਹਦਾ, ਪਤ ਪਰਹੇਜ ਵੀ ਕਾਹਦਾ ਹੈ, ਇੰਦਰੀਆਂ ਦੇ ਕੰਟਰੋਲ ਰੱਖਾਂ ਕਾਹਦਾ, ਜਦੋਂ ਸਤ ਪ੍ਰਤੱਗੀ ਤਾਂ ਹੈ ਨੀ, ਝੂਠ ਦਾ ਸਾਰੀ ਦਿਹਾੜੀ ਬੋਲਣਾ ਹੈ। ਜਤ ਬਿਨ ਕਾਹੇ ਜਨੇਊ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਬਹਿਣਾ, ਕਹਿੰਦੇ ਇਸ ਤਰ੍ਹਾਂ ਜਸ ਤੋਂ ਬਗੈਰ ਫਿਰ ਗਲ ਵਿੱਚ ਜਨੇਊ ਪਾਇਆ ਕਿਸ ਕਾਹਦਾ ਹੈ, ਇਹਦਾ ਕਿਆ ਲਾਭ ਹੈ। ਨਾ ਵਹੁ ਧੋ ਵਹੁ ਤਿਲਕ ਚੜਾ ਵਹੁ, ਇਸ ਤਰ੍ਹਾਂ ਕਹਿੰਦੇ ਨਾਲੇ ਤੀਰਥਾਂ ਤੇ ਜਾ ਕੇ ਤੇ ਪੱਥਰਾਂ ਨੂੰ ਧੋ ਲਿਆ, ਉਹਨਾਂ ਦਾ ਇਸ਼ਨਾਨ ਕਰਾ ਲਿਆ ਤੇ ਮੱਥੇ ਤੇ ਚੰਦਨ ਦੇ ਤਿਲਕ ਚੜਾ ਲੇ ਲਾ ਲੈ। ਸੋਚ ਬਿਨ ਸੋਚ ਨਾ ਹੋਈ, ਮਹਾਰਾਜ ਕਹਿੰਦੇ ਅੰਦਰਲੇ ਹਿਰਦੇ ਦੀ ਪਵਿੱਤਰਤਾ ਹੋਏ ਬਗੈਰ ਕੋਈ ਪਵਿੱਤਰਤਾ ਹੋ ਨਹੀਂ ਸਕਦੀ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਕਲ ਪਰਵਾਨ ਕਤੇਬ ਕੁਰਾਨ, ਕਲਯੁਗ ਦੇ ਸਵੇ ਵਿੱਚ ਤਾਂ ਉਹੀ ਕਹਿੰਦੇ ਪਰਵਾਨ ਹੈ ਜਿਹੜੇ ਕੁਰਾਨ ਆਦਿ ਕਤੇਬ ਹਨ, ਜਿਹੜਾ ਕੁਰਾਨ ਹੈ, ਅੰਜੀਲ ਹੈ, ਤਰੇਤ ਜਮੂਰ ਹੈ, ਇਹੀ ਜਿਹੜੀਆਂ ਕਿਤਾਬਾਂ, ਇਹੀ ਪੁਸਤਕ, ਇਹੀ ਗ੍ਰੰਥ ਕਲਯੁਗ ਦੇ ਸਮੇਂ ਵਿੱਚ ਪ੍ਰਵਾਨ ਹੋ ਰਹੇ ਹੈ। ਇਹਨਾਂ ਦੇ ਜਿਹੜੇ ਮਸਲੇ ਜੇ ਲਿਖੇ ਆ ਉਹਨਾਂ ਅਨੁਸਾਰ ਹੀ ਨਿਆਂ ਹੋ ਰਿਹਾ। ਲੁੱਟ ਲਓ, ਖੋ ਲਓ ਤੇ ਇਸੇ ਤਰ੍ਹਾਂ ਮਾਰ ਦਿਓ, ਇਹਨਾਂ ਦੇ ਮਸਲੇ ਹਨ। ਪੋਥੀ ਪੰਡਤ ਰਹੇ ਪੁਰਾਣ, ਹੋਰ ਜਿਹੜੀਆਂ ਧਾਰਮਿਕ ਪੋਥੀਆਂ ਗੀਤਾ ਆਦਿਕ, ਹੋਰ ਜਿਹੜੇ 18 ਪੁਰਾਣ, ਇਹਨਾਂ ਨੂੰ ਉਹ ਵੀ ਰਹਿ ਗਏ ਤੇ ਪੜ੍ਹਨ ਵਾਲੇ ਵੀ ਰਹਿ ਖੜੋਤੇ ਹਨ। ਨਾਨਕ ਨਾਉ ਭਇਆ ਰਹਿਮਾਨ, ਮਹਾਰਾਜ ਕਹਿੰਦੇ ਹੁਣ ਤਾਂ ਪਰਮੇਸ਼ਰ ਦਾ ਨਾਮ ਜਿੱਥੇ ਉਹ ਰਹਿਮਤ ਮਰ ਕਰਨ ਵਾਲਾ ਸੀ, ਕਹਿੰਦੇ ਉਹ ਰਹਿਮਾਨ ਹੋ ਗਿਆ, ਰਹੀਮ ਹੋ ਗਿਆ। ਵਾਹਿਗੁਰੂ ਵਾਹਿਗੁਰੂ ਘੱਟ ਕੋਈ ਕਹਿੰਦਾ ਹੈ, ਰਹੀਮ ਰਹੀਮ ਜ਼ਿਆਦਾ ਬੋਲਦੇ ਹਨ। ਕਰ ਕਰਤਾ ਤੂੰ ਏਕੋ ਜਾਣ, ਇਸ ਕਰਕੇ ਹੇ ਕਰਤਾ ਸੰਸਾਰ ਨੂੰ ਤੂੰ ਕਰਨ ਵਾਲਾ ਹੈ, ਤੂੰ ਹੀ ਇਹ ਜਾਣਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਮਹਾਰਾਜ ਕਹਿੰਦੇ ਨਾਮ ਦੁਆਰਾ ਵਡਿਆਈ ਮਿਲਦੀ ਹੈ ਤੇ ਸਾਨੂੰ ਮਿਲੇ। ਇਦੂ ਉਪਰ ਕਰਮ ਨਹੀਂ, ਇਦੂ ਉਪਰ ਤਾਂ ਹੋਰ ਉੱਤਮ ਸ੍ਰੇਸ਼ਟ ਕਹਿੰਦੇ ਕੋਈ ਕਰਮ ਹੈ ਨਹੀਂ ਹੈ। ਜੇ ਘਰ ਹੋਦਾ ਮੰਗਣ ਜਾਈਏ, ਘਰ ਵਿੱਚ ਹੁੰਦਿਆਂ ਪ੍ਰਤੱਖ ਹੋਰ ਪਾਸੇ ਮੰਗਣ ਜਾਈਏ, ਫਿਰ ਉਲਾਮਾ ਮਿਲੇ ਤਾਹੀ, ਉਸ ਪੁਰਸ਼ ਨੂੰ ਬੜਾ ਭਾਰੀ ਜਦੋਂ ਜਵਾਬ ਮਿਲਦਾ, ਉਲਾਮਾ ਮਿਲਦਾ ਹੈ। ਜੇ ਘਰ ਹੁੰਦਾ, ਜੇ ਗੁਰੂ ਕੀ ਸਾਰ ਸੰਗਤ ਰੂਪੀ ਘਰ ਦੇ ਵਿੱਚ ਨਾਮ ਹੈਗਾ, ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਹੈਗੀਆਂ, ਸਾਰ ਸੰਗਤ ਰੂਪੀ ਘਰ ਦੇ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਹੋਰ ਦੇਵੀ ਦੇਵਤਿਆਂ ਕੋਲ ਮੰਗਣ ਜਾਈਏ, ਫਿਰ ਉਹਨਾਂ ਨੂੰ ਕਹਿੰਦੇ ਉਲਾਮਾ ਹੀ ਮਿਲਦਾ ਹੈ। ਵੀ ਉਹਨਾਂ ਨੂੰ ਲੋਕ ਉਲਾਮੇ ਦਿੰਦੇ ਵੀ ਤੂੰ ਕਿੱਥੇ ਫਿਰ ਰਿਹਾ ਗੁਰੂ ਕਾ ਸਿੱਖ ਹੋ ਕੇ, ਜਿਵੇਂ ਕੋਈ ਲੰਕਾ 'ਚ ਫਿਰਦਾ ਫੁਰਦਾ ਸੀ ਗੇੜੇ ਖੜਦਾ, ਕੋਈ ਅੰਗਰੇਜ਼ ਮਿਲ ਗਿਆ, ਕਹਿੰਦੇ ਵੀ ਤੂੰ ਸਿੱਖ ਹੋ ਕੇ ਕੀ ਕਰਦਾ, ਕਹਿੰਦਾ ਮੈਂ ਲੰਕਾ ਦੇਖਣਾ ਹੈ। ਕਹਿੰਦੇ ਗੁਰੂ ਰਾਮਦਾਸ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਕਹਿੰਦੇ ਹਾਂ ਜੀ, ਕਹਿੰਦੇ ਜਿਹਨਾਂ ਨੂੰ ਗੁਰੂ ਮਹਾਰਾਜ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ, ਉਹਨੂੰ ਵੀ ਇੱਥੇ ਗੇੜੇ ਕੱਢਣ ਦੀ ਲੋੜ ਹੈ ਲਗਣ ਚਾਹ। ਇਸ ਕਰਕੇ ਜਿਹਦੇ ਗੁਰੂ ਨਾਨਕ ਸਾਹਿਬ ਜੋ ਸਾਧ ਸੰਗਤ ਵਿੱਚ ਆਉਂਦਾ ਹੈ, ਇੱਥੇ ਸਭ ਕੁਛ ਮੰਨਦਾ, ਇੱਥੋਂ ਕਹਿੰਦੇ ਜੇ ਘਰੇ ਸਭ ਕੁਛ ਹੁੰਦੀਆਂ ਗੁਰੂ ਨਾਨਕ ਦੇ ਮੰਗਣ ਜਾਈਏ, ਫਿਰ ਦੇਵੀ ਦੇਵਤਿਆਂ ਕੋਲੋਂ ਤਾਂ ਉਲਾਮਾ ਜਵਾਬ ਹੀ ਮਿਲਦਾ ਹੈ, ਉੱਥੇ ਕਈ ਮਿਲਦੇ ਹਨ। ਜੇ ਉਹ ਰਾਜੇ ਨੇ ਸਿਰ ਵੜ ਦਿੱਤਾ ਸੀ ਅਕਾਲੀ ਮਾਂ ਨੇ, ਤੇ ਭਾਈ ਬਾਲਾ ਜੀ ਨੂੰ ਬਚਾ ਲਿਆ ਸੀ, ਉਹ ਕਹਿੰਦੇ ਉਹਨਾਂ ਨੂੰ ਜਵਾਬ ਹੀ ਮਿਲਦਾ, ਸਜ਼ਾ ਹੀ ਮਿਲਦੀ ਹੈ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬ੍ਰਿਜ ਭੂਮੀ ਦੇ ਜਮਨਾ ਦੇ ਕਿਨਾਰੇ ਬੈਠ ਕੇ ਕਲਯੁਗ ਦੇ ਲੱਛਣ ਲਏ ਅਤੇ ਲੋਕਾਂ ਦੇ ਜਿਹੜੀ ਕਿਰਿਆ ਉਹ ਦੱਸੀ। ਜਿਸ ਤਰ੍ਹਾਂ ਇਹ ਮਹਾਰਾਜ ਨੇ ਸ਼ਬਦ ਗਾਇਆ ਅਤੇ ਸ਼ਬਦ ਨੂੰ ਸੁਣ ਕੇ ਫਿਰ ਇੱਥੋਂ ਦੇ ਲੋਕ ਆ ਕੇ ਇਕੱਠੇ ਹੋ ਗਏ ਇਰਦ ਗਿਰਦ, ਪਿੱਛੇ ਵਿਦਵਾਨ ਹੋਰ ਬ੍ਰਹਮਚਾਰੀ ਸੰਨਿਆਸੀ, ਜਿਵੇਂ ਆ ਕੇ ਮਹਾਰਾਜ ਦੇ ਚਰਨਾਂ 'ਤੇ ਮੱਥੇ ਟੇਕ ਕੇ ਫਿਰ ਇਹਨਾਂ ਲੋਕਾਂ ਨੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਨੂੰ ਵੀ ਉਪਦੇਸ਼ ਦਿਓ। ਸਿਵੇਂ ਆਪ ਜੀ ਨੇ ਬਖਸ਼ਿਸ਼ ਕੀਤੀ, ਉਹ ਪ੍ਰਸੰਗ ਆਪਾਂ ਰਹਿੰਦਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਮਿਲੈ ਵਡਿਆਈ, ਏਦੂ ਉਪਰ ਕਰਮ ਨਹੀਂ। ਜੇ ਘਰ ਹੋਦੈ ਮੰਗਣ ਜਾਈਐ, ਫਿਰ ਉਲਾਮਾ ਮਿਲੈ ਤਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੈ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਇਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੂੰ।